ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਅਮਰਦਾਸ ਸ੍ਰੀ ਗੁਰ ਸੁਖਦ ਸਤ ਸਰੂਪ ਅਨੂਪ ਸਿੱਖਣ ਕੇ ਮਨ ਗਿਆਨ ਦਾ ਗਤ ਉਦਾਰ ਵੱਡ ਭੂਪ ਅਮਰਦਾਸ ਸ੍ਰੀ ਗੁਰ ਸੁਖਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪਾਂ ਰਲ ਮਿਲ ਕੇ ਸੰਗਤ ਰੂਪ ਵਿੱਚ ਜੁੜ ਕੇ ਕੀਰਤਨ ਤੋਂ ਬਾਅਦ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜੋ ਮਹਾਨ ਪਾਵਨ ਪਵਿੱਤਰ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਸੋਹਣੇ ਛੰਦਾਵਲੀ ਵਿੱਚ ਸੋਹਣੀ ਕਾਵਿ ਰਚਨਾ ਵਿੱਚ ਲਿਖਿਆ ਹੈ, ਉਹ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਕੇ ਆਪਾਂ ਲਾਹੇ ਹਾਸਲ ਕਰਦੇ ਹਾਂ। ਅੱਜ ਵੀ ਇਤਿਹਾਸ ਰਾਹੀਂ ਆ ਰਿਹਾ ਪ੍ਰਸੰਗ ਸਰਵਣ ਕਰਕੇ ਲਾਹਾ ਲੈਣ ਲਈ ਸਤਿਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੰਗਤ ਰੂਪ ਵਿੱਚ ਉੜ ਬੈਠ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਕਾਲੂ ਜੀ ਦੇ ਸੁਭਾਅ ਨੂੰ ਜਾਣਦਿਆਂ ਹੋਇਆਂ ਅਤੇ ਉਹ 20 ਰੁਪਈਆਂ ਦਾ ਰਸ ਪਾਣੀ ਲਿਆ ਕੇ ਸਾਧੂਆਂ ਨੂੰ ਦੇਖ ਕੇ ਨਗਰ ਤੋਂ ਬਾਹਰ ਹੀ ਆਪ ਜੀ ਪਾਣੀ ਤੋਂ ਰਹੇ ਅਤੇ ਇੱਕ ਸੁੱਕਾ ਤਲਾਅ ਸੀ ਉਹਦੇ ਵਿੱਚ ਹੀ ਬੈਠ ਗਏ। ਭਾਈ ਬਾਲਾ ਜੀ ਆਪਣੇ ਘਰ ਪਰਤ ਗਏ ਸਨ। ਕਾਲੂ ਜੀ ਨੂੰ ਜਿਸ ਪਤੇ ਪਤਾ ਚੱਲਿਆ ਹੈ, ਭਾਈ ਬਾਲਾ ਜੀ ਨੂੰ ਬੁਲਾਇਆ ਹੈ, ਉਸ ਪੜਤਾਲ ਕਰ ਦਿੱਤੀ, ਜਿਹੜੇ 20 ਰੁਪਈਏ ਤੈਨੂੰ ਦਿੱਤੇ ਸੀ ਉਹ ਕਿੱਥੇ ਹੈ, ਗੁਰੂ ਨਾਨਕ ਸਾਹਿਬ ਮੇਰੇ ਸਪੁੱਤਰ ਕਿੱਥੇ ਹੈ, ਉਹਨਾਂ ਨੂੰ ਕਿੱਥੇ ਛੱਡ ਆਇਆ, ਕਿਸੇ ਨੇ ਸੱਚੋ ਸੱਚ ਕਹਿ ਸੁਣਾਇਆ ਹੈ। ਸੁਣ ਕੇ ਇਹ ਅਗਬੋਲਾ ਹੋ ਗਿਆ, ਕ੍ਰੋਧ ਵਿੱਚ ਆ ਗਿਆ ਹੈ। ਭਾਈ ਬਾਲਾ ਜੀ ਨੂੰ ਵੀ ਬਹੁਤ ਕੁਛ ਉਲਟ ਪੁਲਟ ਬੋਲਿਆ ਚੱਲਿਆ ਹੈ, ਗੁੱਸੇ ਵਿੱਚ ਭਰਿਆ ਹੋਇਆ। ਜਿੱਥੇ ਸੁਣਿਆ ਉਧਰ ਮੇਰੇ ਚਲਿਆ ਗਿਆ ਹੈ। ਤ੍ਰਿਪਤਾ ਜੀ ਨੂੰ ਜਿਸ ਵੇਲੇ ਪਤਾ ਚੱਲਿਆ ਹੈ, ਫਿਰ ਆਪਣੀ ਸਪੁੱਤਰੀ ਨੂੰ ਮਗਰ ਭੇਜਿਆ, ਹੋਰ ਦਾਸ ਦਾਸੀਆਂ ਨੂੰ ਭੇਜ ਦਿੱਤਾ ਹੈ। ਇਹ ਸਵਾ ਐਸਾ ਹੈ, ਗੁਰਖਤ ਹੈ, ਕ੍ਰੋਧੀ ਹੈ, ਕੁਛ ਐਸਾ ਨਾ ਕੁਛ ਕਰੇ। ਇਸ ਸਾਏ ਮਾਤਾ ਜੀ ਨੇ ਵੀ ਆਪਣੇ ਵੱਲੋਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਹੈ, ਨਾ ਐਸਾ ਕੁਛ ਹੋਵੇ। ਪਰ ਇਹ ਪਰ ਹੁਣ ਮਾਇਆ ਦਾ ਪਰਦਾ ਪਾਇਆ, ਅਗਿਆਨ ਪਾਇਆ ਹੋਇਆ ਹੈ। ਅਗਿਆਨੀ ਪੁਰਸ਼ ਭਾਵੇਂ ਉਹਦੇ ਘਰ ਰੱਬ ਵੀ ਆ ਜਾਏ, ਉਹ ਅਗਿਆਨਪਣਾ ਮੂਰਖਪਣਾ ਫਿਰ ਕਰਦਾ ਹੀ ਹੁੰਦਾ ਹੈ। ਉਸ ਤਰ੍ਹਾਂ ਸਾਰਾ ਕੁਛ ਇਹਨੇ ਕਰਿਆ ਕਰਿਆ, ਗੁਰੂ ਮਹਾਰਾਜ ਦੇ ਦੋ ਥੱਪੜ ਵੀ ਮਾਰ ਦਿੱਤੇ। ਧੰਨ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਦੀਆਂ ਸੰਸਾਰ ਰੀਤੀ ਨੂੰ ਪੂਰੀਆਂ ਕਰਦਿਆਂ ਵੀ ਜੋ ਪਿਓ ਬਿਨਾਂ ਕਸੂਰ ਤੋਂ ਵੀ ਐਸਾ ਕੁਛ ਕਰੇ ਕਰਾਏ, ਗੁੱਸਾ ਨਹੀਂ ਮਨਾਉਣਾ ਹੈ। ਉਹ ਇਸ ਤਰ੍ਹਾਂ ਜਿਵੇਂ ਕੋਈ ਬੱਚੇ ਰੋਂਦੇ ਹੁੰਦੇ ਉਸ ਤਰ੍ਹਾਂ ਦੇ ਹੀ ਗੁਰੂ ਮਹਾਰਾਜ ਅੱਖਾਂ ਵਿੱਚੋਂ ਅੱਥਰੂ ਜੇ ਕਿਰਨ ਲੱਗ ਪਏ, ਡੁਸਕਾਰੇ ਮਾਰਨ ਲੱਗ ਪਏ ਹਨ। ਇਹਨਾਂ ਨੂੰ ਸਪੁੱਤਰੀ ਆ ਗਈ, ਉਹਨਾਂ ਨੇ ਹੱਥ ਫੜ ਲਿਆ ਹੈ। ਕਹਿਣਗੇ ਪਿਤਾ ਜੀ ਕੀ ਕਰ ਰਹੇ ਹੋ, ਤੁਹਾਨੂੰ ਐਸਾ ਯੋਗ ਨਹੀਂ ਹੈ। ਇਸ ਤਰ੍ਹਾਂ ਇੱਧਰ ਰਾਏ ਬੁਲਾਰ ਨੂੰ ਕਿਸੇ ਨੂੰ ਜਾ ਕੇ ਦੱਸ ਦਿੱਤਾ ਵੀ ਉਹ ਐਸਾ ਕਰ ਰਿਹਾ, ਕਾਲੂ ਆਪਣੇ ਸੁਭਾਅ ਮੁਤਾਬਕ। ਉਹਨੇ ਬੁਲਾ ਕੇ ਫਿਰ ਇਹਨੂੰ ਬਹੁਤ ਤਕੜਾ ਝਿੜਕਿਆ ਹੈ ਵੀ ਤੈਨੂੰ ਕਿੰਨੀ ਵਾਰੀ ਕਿਹਾ ਹੈ, ਸਮਝਾਇਆ ਹੋਇਆ, ਤੂੰ ਸਮਝਦਾ ਹੀ ਨਹੀਂ। ਕਿਹੋ ਜਿਹਾ ਤੇਰਾ ਪੱਥਰ ਦਿਲ ਹੈ, ਕਿਹੋ ਜਿਹਾ ਤੁਹਾਨੂੰ ਸ਼ਰਧ ਗਿਆਨੀ ਹੈ, ਤੇਰੇ 'ਤੇ ਕੋਈ ਅਸਰ ਹੀ ਨਹੀਂ ਹੁੰਦਾ ਹੈ। ਸੋ 20 ਰੁਪਈਆਂ ਪਿੱਛੇ ਤੂੰ ਕਿਵੇਂ ਆ ਰਗੜਾ ਝਗੜਾ ਕੀਤਾ, ਲੈ ਮੈਥੋਂ ਲੈ ਲਾ। ਹੋਰ ਵੀ ਜਿਹੜਾ ਕੋਈ ਇਹਨਾਂ ਦਾ ਖਰਚ ਹੋਵੇ ਉਹ ਤੂੰ ਗਿਣ ਮਿਣ ਕੇ ਮੇਰੇ ਕੋਲੋਂ ਲੈ ਲਿਆ ਕਰ। ਪਰ ਇਹਨਾਂ ਨੂੰ ਨਾ ਕਿਹਾ ਕੁਛ ਕਰਿਆ ਕਰ। ਪਰ ਇਹ ਆਪਣੇ ਸੁਭਾਅ ਮੁਤਾਬਕ ਕਹਿੰਦਾ ਵੀ ਤੁਸੀਂ ਇਹਦਾ ਪੱਖ ਕਰ ਰਹੇ ਹੋ। ਦੇਖੋ 20 ਰੁਪਈਏ ਇਹਨਾਂ ਨੂੰ ਦਿੱਤੇ ਸੀ, ਇਹ ਸਾਧੂ ਸੰਤਾਂ ਨੂੰ ਇਹ ਖੁਆਏ ਪਿਲਣਾ ਨੂੰ, ਇਹ ਕੋਈ ਚੰਗਾ ਖਰਾ ਸੌਦਾ ਥੋੜ੍ਹੋ ਹੈ। ਕਹਿਣ ਲੱਗਿਆ ਇਹ ਤਾਂ ਤੈਨੂੰ ਲੱਗਦਾ, ਇਹਨਾਂ ਲਈ ਤਾਂ ਹੈ ਅਸਲੀ ਖਰਾ ਸੌਦਾ ਤਾਂ ਇਹੀ ਹੈ, ਬਾਕੀ ਤਾਂ ਧੰਦ ਪਿੱਟਣਾ ਹੈ, ਜਿੰਨਾ ਮਰਜ਼ੀ ਪਿੱਟ ਲਏ। ਸੋ ਲਾਭਦਾਈ ਸੌਦਾ ਤਾਂ ਇਹੀ ਹੈ ਵੀ ਉਹਨੂੰ ਧਰਮ ਦੇ ਅਰਥ ਮਾਇਆ ਨੂੰ ਖਰਚਣਾ, ਪੁੰਨ ਦਾਨ ਕਰਨਾ। ਇਸ ਤਰ੍ਹਾਂ ਰਾਏ ਬੁਲਾਰ ਨੇ ਜਿਵੇਂ ਸ਼ਰਧਾ ਭਰੇ ਬਚਨ ਕਹੇ, ਫਿਰ ਸਤਿਗੁਰੂ ਸਾਹਿਬ ਜੀ ਨੂੰ ਵੀ ਆਪਣੇ ਕੋਲ ਬੁਲਾ ਕੇ ਜੱਫੀ ਵਿੱਚ ਲਿਆ, ਲੜ ਲਾਇਆ ਹੈ ਅਤੇ ਖਿਆਲ ਕਰ ਰਿਹਾ ਵੀ ਇਹਨਾਂ ਦਾ ਜਿਹੜਾ ਨਿਰਾਦਰ ਹੋ ਰਿਹਾ ਬਹੁਤ ਵੱਡਾ, ਮੇਰੇ ਨਗਰ ਵਿੱਚ ਗੁਨਾਹ ਹੋ ਰਿਹਾ, ਪਾਪ ਹੋ ਰਿਹਾ ਹੈ, ਇਹਦੇ ਵਿੱਚ ਮੈਂ ਵੀ ਭਾਈ ਵਾਲਾ, ਇਹਦੇ ਵਿੱਚ ਮੈਨੂੰ ਵੀ ਹਿੱਸਾ ਮਿਲੇਗਾ, ਮੈਂ ਵੀ ਦੁੱਖ ਭੋਗਾਂਗਾ। ਜਿਸ ਕਰਕੇ ਪੈ ਡਰ ਕੇ ਮਹਾਰਾਜ ਨੂੰ ਮੱਥੇ ਟੇਕ ਰਿਹਾ ਹੈ। ਇਸ ਤਰ੍ਹਾਂ ਸਾਰਾ ਜਿਹੜਾ ਪ੍ਰਸੰਗ ਕੱਲ੍ਹ ਆਪਾਂ ਵਿਸਥਾਰ ਨਾਲ ਸੁਣੀ ਲਿਆ, ਅੱਜ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਹੈ ਉਹ ਜਿਵੇਂ ਵੀ ਆਉਂਦਾ ਪਰਮੇ ਸ਼ਰਧਾ ਭਾਵਨਾ ਨਾਲ ਸੁਣੀਏ ਜੀ। ਅਮਰਦਾਸ ਸ੍ਰੀ ਗੁਰ ਸੁਖਦ ਕਵੀ ਸੰਤੋਖ ਸਿੰਘ ਜੀ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਮਹਿਮਾ ਦਾ ਮੰਗਲ ਕਰ ਰਿਹਾ ਹੈ ਕਿ ਉਹ ਕੈਸੇ ਹਨ। ਸੋਭਾ ਵਾਲੇ ਸਤਿਗੁਰੂ ਅਮਰਦਾਸ ਸਾਹਿਬ ਜੀ ਸੁਖਾਂ ਦੇ ਦਾਤੇ ਹਨ। ਸਤ ਸਰੂਪ ਅਨੂਪ, ਸਤ ਸਰੂਪ ਹਨ, ਜਿਹੜਾ ਸੱਚ ਸਰੂਪ, ਆਦ ਸੱਚ, ਜੁਗਾਦ ਸੱਚ, ਨਾਨਕ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਉਹ ਸਤ ਸਰੂਪ ਹਨ। ਅਨੁਪਮਾਨ ਉਪਮਾ ਤੋਂ ਰਹਿਤ ਹਨ ਆਪ ਜੀ, ਸਿੱਖਾਂ ਕੇ ਮਨ ਗਿਆਨ ਦਾ। ਜਿਹੜੇ ਗੁਰੂ ਕੇ ਸਿੱਖ ਹੈ ਉਹਨਾਂ ਦੇ ਮਨਾਂ ਵਿੱਚ ਗਿਆਨ ਦੇ ਦਿਆਤੇ ਹੈ, ਬ੍ਰਹਮ ਗਿਆਨ ਦੀ ਬਖਸ਼ ਕਰਨ ਵਾਲੇ ਹਨ। ਗਤ ਉਦਾਰ ਵੱਡ ਭੂਪ, ਜਿਹਨਾਂ ਦਾ ਗਤ ਕੀ ਹੈ, ਜਿਹੜਾ ਵਰਤ ਵਰਤਾਵਾ ਜਾਂ ਸੁਭਾਵ ਹੈ, ਉਹ ਬਹੁਤ ਵੱਡਿਆਂ ਰਾਜਿਆਂ ਵਰਗਾ ਉਦਾਰ ਹੈ। ਬੜੇ ਬੜੇ ਰਾਜੇ ਸਖੀ ਦਾਤੇ ਹੁੰਦੇ ਆ, ਜੋ ਮੰਗੇ ਖੁੱਲ੍ਹਾ ਦੇਈ ਜਾਂਦੇ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਇਹਨਾਂ ਦਾ ਸੁਭਾਅ ਜਿਹੜਾ ਹੈ ਉਹ ਬਹੁਤ ਵੱਡਿਆਂ ਰਾਜਿਆਂ ਵਰਗਾ ਹੈ, ਇਹਨਾਂ ਦਾ ਵਰਤਾਵਾ ਬੜ ਵੱਡੇ ਉਧਾਰ ਰਾਜਿਆਂ ਵਰਗਾ ਹੈ, ਸਖੀ ਦਾਤਿਆਂ ਵਰਗਾ ਹੈ। ਗਤ ਨਾ ਮੁਕਤੀ ਦੇਣ ਵਿੱਚ ਵੀ ਆ ਬਹੁਤ ਵੱਡੇ ਰਾਜਿਆਂ ਵਾਂਗੂ ਉਧਾਰ ਹਨ, ਸਖੀ ਦਾਤੇ ਹੈ, ਚਟਪਟੀ ਕੇਵਲ ਮੁਕਤੀ ਬਖਸ਼ ਰਹੇ ਹਨ ਸਿੱਖਾਂ ਨੂੰ। ਸ੍ਰੀ ਬਾਲਾ ਸੰਦੁਰ ਵਾਚ, ਭੁਜੰਗ ਪਰਿਆਤ ਛੰਦ, ਸੁਤਾ ਨਾਨਕੀ ਜੋ ਹੁਤੀ ਧਾਮ ਕਾਲੂ। ਭਾਈ ਬਾਲਾ ਜੀ ਕਹਿੰਦੇ ਹੈ ਜੋ ਕਾਲੂ ਜੀ ਦੇ ਘਰ ਦੇ ਵਿੱਚ ਉਹ ਨਾਨਕੀ ਨਾਮ ਦੀ ਸਪੁੱਤਰੀ ਇੱਕ ਹੈ ਸੀ। ਗੁਨੰ ਖਾਨ ਮਾਨੋ ਸਰੂਪੰ ਵਿਸਾਲੂ। ਗੁਰੂ ਅੰਗਦ ਸਾਹਿਬ ਜੀ ਉਹ ਸਪੁੱਤਰੀ ਜਿਹੜੀ ਨਾਨਕੀ ਗੁਣਾਂ ਦੀ ਖਾਨ ਸੀ ਤੇ ਬਹੁਤ ਹੀ ਸੋਹਣੇ ਸੁੰਦਰ ਸਰੂਪ ਵਾਲੀ ਸੀ। ਸੁਤਾ ਕੇ ਸਮਾਨ ਲਖਿਓ ਤਾਂ ਹੈ ਰਾਈ। ਜਿਹੜਾ ਰਾਏ ਬੁਲਾਰ ਹੈ ਉਹ ਕਾਲੀ ਦੀ ਸਪੁੱਤਰੀ ਨੂੰ ਆਪਣੀ ਸਪੁੱਤਰੀ ਦੇ ਸਮਾਨ ਹੀ ਜਾਣਦਾ ਹੈ ਸੀ। ਭਲੇ ਥਾਨ ਕੀਨੀ ਸੁਤਾ ਕੀ ਸਗਾਈ। ਇਸ ਕਰਕੇ ਰਾਏ ਬੁਲਾਰ ਨੇ ਕਾਲੂ ਨੂੰ ਕੋਈ ਪੁੱਛਿਆ ਦੱਸਿਆ ਨਹੀਂ, ਆਪਣੀ ਸਪੁੱਤਰੀ ਵਾਂਗ ਜਾਣ ਕੇ ਚੰਗੇ ਥਾਂ ਟਿਕਾਣੇ ਤੇ ਇਹ ਨਾਨਕੀ ਦੀ ਸਗਾਈ ਕਰ ਦਿੱਤੀ ਹੈ। ਟੋਟਕ ਛੰਦ ਸੁਲਤਾਨਪੁਰੇ ਜੈ ਰਾਮ ਹਤੋ ਹੁਤੋ। ਕਿੱਥੇ ਕੀਤੀ ਹੈ ਸਗਾਈ? ਕਹਿੰਦੇ ਸੁਲਤਾਨਪੁਰ ਦੇ ਵਿੱਚ ਰਹਿਣ ਵਾਲਾ ਇੱਕ ਜੈ ਰਾਮ ਹੈ ਸੀ। ਬਰ ਬਾਹਜ ਵੰਸ਼ ਵਿਸ਼ੁੱਧ ਮਤੋ। ਸ੍ਰੇਸ਼ਟ ਕਹਿੰਦੇ ਖੱਤਰੀ ਸੀ, ਚੰਗੇ ਸ਼ੁੱਧ ਮਤ ਵਾਲਾ ਸੀ, ਚੰਗੀ ਸ਼ੁੱਧ ਬੁੱਧੀ ਵਾਲਾ ਸੀ। ਸੰਬੰਧ ਭਇਓ ਤਿਹ ਸੰਗ ਭਲੰਗ। ਉਹਦੇ ਨਾਲ ਨਾਨਕੀ ਜੀ ਦਾ ਚੰਗਾ ਸੰਬੰਧ ਹੋ ਗਿਆ, ਰਿਸ਼ਤਾ ਜੁੜ ਗਿਆ ਹੈ। ਇੱਕ ਸਾਰ ਮਿਲੇ ਬਰ ਨਾਰ ਕਲੰਗ। ਇੱਕੋ ਜਿਹੇ ਜਿਹੜਾ ਬਰ ਤੇ ਕੰਨਿਆ ਸੋਹਣੇ ਰੂਪ ਵਿੱਚ ਮਿਲ ਗਏ ਹਨ। ਸਜ ਸਾਜ ਬਰਾਤ ਭਲੀ ਸਗਰੀ। ਇੱਧਰ ਜਿਹੜਾ ਜੈ ਰਾਮ ਹੈ ਉਸਨੇ ਆਪਣੇ ਵੱਲੋਂ ਜਿਹੜਾ ਦਿਨ ਨੀਅਤ ਕੀਤਾ ਉਸ ਦਿਨ ਚੰਗੀ ਜਿਹੜੀ ਬਰਾਤ ਹੈ ਉਹ ਸਜਾਈ ਹੈ। ਆਨ ਟੁਕਾਓ ਸਸੂ ਨਗਰੀ। ਇਸ ਤਰ੍ਹਾਂ ਆਪਣਾ ਜਿਹੜਾ ਸਹੁਰਾ ਕਾਲੂ ਹੈ ਉਹਦੀ ਨਗਰੀ ਰਾਏ ਭੋਏ ਤਲਵੰਡੀ ਵਿੱਚ ਆ ਟੁਕਾ ਕੀਤਾ ਪਹੁੰਚੇ ਹਨ। ਸੰਗ ਮਤੰਗ ਤਰੰਗਨ ਕੇ। ਜਿਸ ਰਹਿਮ ਜੈ ਰਾਮ ਨੇ ਬਰਾਤ ਦੇ ਵਿੱਚ ਜਿਹੜੇ ਕੋਈ ਘੋੜੇ ਹਨ ਹਾਥੀ ਹਨ ਉਹ ਵੀ ਲੈ ਉਹਨਾਂ ਉੱਪਰ ਜਿਹੜੇ ਚੜਾਏ ਆਏ ਹਨ। ਪੱਟ ਸੋਭਤ ਹੈ ਬਹਰੰਗਨ ਕੇ। ਬਰਾਤੀਆਂ ਦੇ ਕੱਪੜੇ ਹੈ ਪਹਿਨੇ ਹੋਏ ਬਹੁਤ ਰੰਗਾਂ ਰੰਗਾਂ ਦੇ ਸੋਭਦੇ ਸਜਦੇ ਹਨ। ਪਰ ਭੂਖਨ ਕੰਚਨ ਅੰਗ ਧਰੇ। ਇਹਨਾਂ ਬਰਾਤੀਆਂ ਨੇ ਜਾਂਝੀਆਂ ਨੇ ਸ੍ਰੇਸ਼ਟ ਗਹਿਣੇ ਸੋਨੇ ਦੇ ਧਾਰਨ ਕੀਤੇ ਅੰਗਾਂ ਵਿੱਚ। ਚਮਕਾਤ ਜਰਾਵਨ ਸੰਗ ਜਰੇ। ਉਹਨਾਂ ਗਹਿਣਿਆਂ ਵਿੱਚ ਕਹਿੰਦੇ ਜੜਾਊ ਜੜੇ ਹੋਏ, ਉਹ ਜੜਾਊਆਂ ਦੇ ਨਾਲ ਜੜੇ ਹੋਣ ਕਰਕੇ ਗਹਿਣੇ ਬੜੇ ਚਮਕਦੇ ਦਮਕਦੇ ਹਨ। ਮਨ ਹੋਏ ਉਦਾਰ ਧਨੰ ਵਰਖੇ। ਇਸ ਤਰ੍ਹਾਂ ਜਿਹੜਾ ਇਹਦਾ ਪਿਓ ਪਰਮਾਨੰਦ ਹੈ ਉਹਨੇ ਮਨ ਵਿੱਚ ਉਦਾਰ ਹੋ ਕੇ ਸਖੀ ਹੋਣਾ ਧਾਰ ਕੇ ਬੜਾ ਧਨ ਦੀ ਬਾਰਿਸ਼ ਕੀਤੀ ਹੈ। ਸਭ ਪਾਵ ਹੈ ਰੰਗ ਹਿਰਦੇ ਹਰਖੇ। ਜਿੰਨੇ ਕਹਿੰਦੇ ਗਰੀਬ ਗੁਰਬੇ ਹੈ ਮਾਇਆ ਪਾ ਪਾ ਕੇ ਸਾਰੇ ਰਿਜਿਆਂ ਵਿੱਚ ਖੁਸ਼ ਹੋ ਰਹੇ। ਕਬਿਤ ਬਾਜਤ ਨਗਾਰੇ ਬਹੁ ਬੇਦਿਅਨ ਅਖਾਰੇ ਹੋਤ। ਇਸ ਤਰ੍ਹਾਂ ਇੱਧਰ ਰਾਏ ਭੋਏ ਦੀ ਤਲਵੰਡੀ ਵਿੱਚ ਨਗਾਰੇ ਵੱਜ ਰਹੇ ਹੈ ਤੇ ਬੇਦੀਆਂ ਦੀਆਂ ਥਾਵਾਂ ਥਾਵਾਂ ਤੇ ਸਭਾਵਾਂ ਲੱਗੀਆਂ ਦਸਵੀਂ ਕਿਤੇ ਬੈਠੇ ਆ ਬੇਦੀ ਦਸਵੀਂ ਕਿਤੇ ਬੈਠੇ ਹਨ ਕੌਤਕ ਨਿਹਾਰੇ ਮਨ ਰਹੇ ਹੈ ਲੁਭਾਏ ਕੈ ਇਸ ਤਰ੍ਹਾਂ ਵਿਆਹ ਦਾ ਜਿਹੜਾ ਕੌਤਕ ਦੇਖ ਕੇ ਮਨ ਦੇ ਵਿੱਚ ਸਾਰੇ ਲੁਭਾਏ ਮਨ ਹੋ ਰਹੇ ਹਨ ਪਾਏ ਕੈ ਨਿਦੇਸ਼ ਕੋ ਬਰਾਤ ਨੈ ਨਿਵੇਸ਼ ਕੀਨੋ ਇੱਧਰ ਕਹਿੰਦੇ ਜਿਹੜੀ ਬਰਾਤ ਆਈ ਉਸਨੇ ਆਗਿਆ ਪਾ ਕੇ ਉਹ ਟਿਕਾਣਾ ਕੀਤਾ ਹੈ ਅਥੇ ਦਿਨੇਸ਼ ਕੋ ਹੁਤਾਸਨ ਜਗਾਏ ਕੈ ਸੂਰਜ ਛਿਪ ਗਿਆ ਹੈ ਤੇ ਉਹ ਜਿਹੜੀ ਵਿਵਾਹ ਦੀ ਰਸਮ ਹੈ ਉਹਨੂੰ ਪੂਰੀ ਕਰਨ ਵਾਸਤੇ ਸਾਰੀ ਤਿਆਰੀ ਜੀ ਕਰ ਲਈ ਹੈ ਭਾਵਰੈ ਕੁਲੇ ਸਭ ਦੇ ਜਨ ਕੋ ਦਾਨ ਦੇ ਇਸ ਤਰ੍ਹਾਂ ਲਾਵਾਂ ਲੈ ਲਈਆਂ ਹਨ ਗਰੀਬ ਗੁਰਬੇ ਨੂੰ ਹੋਰ ਬ੍ਰਾਹਮਣਾਂ ਨੂੰ ਕਾਨ ਦੇ ਦਿੱਤਾ ਹੈ ਅੰਗ ਨਾ ਸੁਣਾਏ ਗਾਰ ਗੀਤਨ ਕੋ ਗਾਏ ਕੈ ਕਾਲੂ ਜੀ ਦੇ ਘਰ ਦੇ ਵਿੱਚ ਜਿਹੜੀਆਂ ਕੋਈ ਮਾਈਆਂ ਬੀਬੀਆਂ ਹਨ ਉਹ ਕਹਿੰਦੇ ਗੀਤ ਗਾ ਗਾ ਕੇ ਸੁਣਾ ਰਹੀਆਂ ਹਨ ਵਿੱਚੇ ਕਹਿੰਦੇ ਬਰਾਤੀਆਂ ਸਿੱਠਣੀਆਂ ਵੀ ਦੇ ਰਹੀਆਂ ਹਨ ਦੋ ਕੁੱਲ ਰੀਤ ਕੀਨ ਦਾਜ ਬਹੁਤ ਦੀਨ ਦੋਵਾਂ ਨੇ ਰਲ ਮਿਲ ਕੇ ਆਪੋ ਆਪਣੀ ਕੁੱਲ ਦੀ ਰੀਤੀ ਕੀਤੀ ਹੈ ਤੇ ਹੋਰ ਜਿਹੜਾ ਦਾਜ ਵਗੈਰਾ ਜਿੰਨਾ ਕੁ ਸਰਦਾ ਉਹ ਵੀ ਦੇ ਦਿੱਤਾ ਹੈ ਵੱਡੋ ਜਸ ਲੀਨ ਸਭ ਰਹੇ ਹਰ ਖਾਏ ਕੈ ਕਾਲੂ ਜੀ ਨੇ ਰਾਏ ਬੁਲਾਰ ਨੇ ਬੜਾ ਭਾਰੀ ਜਸ ਲਿਆ ਕਾਰਜ ਕਰਕੇ ਸਾਰੇ ਜਾਂ ਜੀ ਮਾਂ ਜੀ ਬੜੇ ਖੁਸ਼ ਹੋ ਰਹੇ ਹਨ ਨੋਪ ਬਾਹ ਆਬ ਰਾਮ ਯੋ ਜੈ ਰਾਮ ਪੁਨ ਇਸ ਤਰ੍ਹਾਂ ਕਹਿੰਦੇ ਸੋਹਣਾ ਵਿਵਾਹ ਕੀਤਾ ਹੈ ਫਿਰ ਜੈ ਰਾਮ ਨੇ ਪੁਨਾ ਗਯੋ ਨਿਜ ਧਾਮ ਮਨ ਆਨੰਦ ਵਡਾਏ ਕੈ ਆਪਣੀ ਪਤਨੀ ਨੂੰ ਨਾਲ ਲੈ ਕੇ ਤੇ ਮਨ ਵਿੱਚ ਆਨੰਦ ਵਧਾਉਂਦਾ ਹੋਇਆ ਆਪਣੇ ਘਰ ਵੱਲ ਨੂੰ ਬਰਾਤ ਸਹਿਤ ਵਰਤ ਕਿਆ ਚਲਿਆ ਗਿਆ ਹੈ ਬਾਸੁਰ ਬਤੀਤੇ ਕੁਛ ਨਾਨਕ ਸੋ ਕਾਲੂ ਕਾ ਹੈ ਜਦੋਂ ਇਸ ਤਰ੍ਹਾਂ ਸਪੁੱਤਰੀ ਦਾ ਵਿਵਾਹ ਹੋਇਆ ਹੈ ਜਦੋਂ ਕੁਝ ਦਿਨ ਬੀਤੇ ਹਨ ਤੇ ਕਾਲੂ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਿਆ ਹੈ ਭਗਨੀ ਕੁਆਨ ਸੁਲਤਾਨਪੁਰੇ ਜਾਏ ਕੈ ਗੁਰੂ ਨਾਨਕ ਜਿਹੜੀ ਆਪਣੀ ਭੈਣ ਹੈ ਤੂੰ ਸੁਲਤਾਨਪੁਰ ਜਾ ਕੇ ਉਹਨਾਂ ਨੂੰ ਵਾਪਸ ਲੈ ਆਪਣੇ ਨਾਲ ਮਾਨਤ ਨ ਬੈਨ ਅਨ ਕੰਫ ਐਨ ਤੂਸ਼ਨੀ ਪੇ ਕਿਰਪਾ ਦੇ ਘਰ ਸਤਿਗੁਰੂ ਪਿਤਾ ਦਾ ਬਚਨ ਹੀ ਨਹੀਂ ਮੰਨਦੇ ਉਹ ਬੋਲੀ ਜਾਂਦਾ ਆਪ ਜੀ ਚੁੱਪੀ ਕਰ ਰਹੇ ਜਿਨ੍ਹਾਂ ਨੂੰ ਕਿਸੇ ਦਾ ਕੋਈ ਡਰ ਪੈ ਹੈ ਹੀ ਨਹੀਂ ਹੈ ਜਾਂ ਕੋ ਕੇਹ ਭੈਣ ਨੀਚੇ ਨੈਣ ਠਹਿਰਾਏ ਨੀਵੇ ਕੀਤੇ ਆ ਕੋਈ ਜਵਾਬ ਹੀ ਨਿੰਦੇ ਆ ਕੋਈ ਡਰ ਨਹੀਂ ਮੰਨਦੇ ਹਨ ਰਾਏ ਕੇ ਨਿਕਟ ਜਾਏ ਸਭ ਹੀ ਸੁਣਾਏ ਵਿਦ ਇਧਰ ਕਾਲੂ ਗੁੱਸੇ ਵਿੱਚ ਭਰਿਆ ਹੋਇਆ ਰਾਏ ਬੁਲਾਰ ਦੇ ਕੋਲ ਗਿਆ ਹੈ ਸਾਰੀ ਗੱਲਬਾਤ ਢੰਗ ਤਰੀਕੇ ਨਾਲ ਸੁਣਾ ਦਿੱਤੀ ਭਗਨੀ ਨਾ ਆਨਤ ਹੈ ਰਹਿਓ ਸਮਝਾਏ ਕੈ ਦੇਖ ਲੋ ਰਾਏ ਬੁਲਾਰ ਜੀ ਗੁਰੂ ਨਾਨਕ ਸਾਹਿਬ ਜੀ ਮੈਂ ਉਹਨਾਂ ਨੂੰ ਸਮਝਾ ਰਿਹਾ ਆਪਣੀ ਭੈਣ ਨੂੰ ਸੁਲਤਾਨਪੁਰੋਂ ਤੋਂ ਲਿਆਉਂਦੇ ਨਹੀਂ ਹੈ ਜਾ ਕੇ ਰਾਏ ਭੇਜੋ ਦਾਸ ਕੋ ਬੁਲਾਏ ਸੁਖ ਰਾਸ ਰੂਪ ਕਾਲੂ ਜੀ ਤੋਂ ਸੁਣ ਕੇ ਰਾਏ ਬੁਲਾਰ ਨੇ ਆਪਣੇ ਵੱਲੋਂ ਬੁਲਾਉਣ ਵਾਸਤੇ ਸੁਖਾਂ ਦੀ ਰਾਸ ਰੂਪ ਖਜ਼ਾਨਾ ਰੂਪ ਸਤਿਗੁਰੂ ਨੂੰ ਕਹਿੰਦੇ ਭੇਜਿਆ ਦਾਸ ਤਾਂ ਹੀ ਸਾਦਰ ਵਸਾਏ ਪਾਸ ਪ੍ਰੇਮ ਕੇ ਪ੍ਰਕਾਸ਼ ਸਾਂ ਦਾਸ ਗੁਰੂ ਨਾਨਕ ਸਾਹਿਬ ਜੀ ਨੂੰ ਰਾਏ ਬੁਲਾਰ ਦੇ ਕੋਲ ਆਇਆ ਹੈ ਆਪ ਜੀ ਨੇ ਸਤਿਕਾਰ ਨਾਲ ਬਿਠਾਇਆ ਹੈ ਫਿਰ ਪ੍ਰੇਮ ਨੂੰ ਪ੍ਰਗਟ ਕਰਿਆ ਹੋਇਆ ਇਸ ਕਹਿਣ ਲੱਗਿਆ ਹੈ ਮਾਥੇ ਪਰ ਹੱਥ ਫੇਰ ਗੱਥ ਹਿਤ ਸਾਥ ਕਹਿ ਹੈ ਸੀ ਮੱਥੇ ਉੱਪਰ ਹੱਥ ਜਾ ਫੇਰਿਆ ਬਜ਼ੁਰਗ ਰਾਏ ਬੁਲਾਰ ਨੇ ਫਿਰ ਸਾਰੀ ਜਿਹੜੀ ਗੱਲਬਾਤ ਹੈ ਬੜੇ ਪ੍ਰੇਮ ਪਿਆਰ ਨਾਲ ਕਹਿਣ ਲੱਗਿਆ ਹੈ ਗੁਰੂ ਨਾਨਕ ਸਾਹਿਬ ਜੀ ਇੱਕ ਵਾਰ ਜਈਏ ਸੋ ਸਾਨੀਏ ਆਵਾਸ ਸੋ ਗੁਰੂ ਨਾਨਕ ਸਾਹਿਬ ਇੱਕ ਵਾਰੀ ਜ਼ਰੂਰ ਤੁਸੀਂ ਸੁਲਤਾਨਪੁਰ ਜਾਈਏ ਇਸ ਤਰ੍ਹਾਂ ਜਿਹੜੀ ਆਪਣੀ ਭੈਣ ਨਾਨਕੀ ਉਹਨੂੰ ਘਰ ਵਿੱਚ ਵਾਪਸ ਲੈ ਆਈਏ ਦੂਜੇ ਤਾਂ ਜਾਏ ਰਹੋ ਹਿਰਦੈ ਸੁੱਖ ਪਾਏ ਆਹੋ ਦੂਜੀ ਗੱਲ ਇਹ ਵੀ ਹੈ ਵੀ ਤੁਸੀਂ ਸੁਲਤਾਨਪੁਰੀ ਜਾ ਕੇ ਉੱਥੇ ਰਹਿ ਪਿਓ ਤੇ ਫਿਰ ਇਸ ਤਰ੍ਹਾਂ ਹਿਰਦੇ ਵਿੱਚ ਸੁਖੀ ਸੁਖ ਪਾ ਰਹੋਗੇ। ਕਾਲੂ ਕੀ ਕਲਾਹੇ ਮਿਟ ਜਾਏ ਅਨਾਯਾਸ ਸੋ। ਤੁਹਾਡਾ ਜਿਹੜਾ ਪਿਤਾ ਰੋਜ਼ ਲੜਾਈ ਕਰਦਾ ਹੈ, ਬਿਨਾਂ ਯਤਨ ਤੋਂ ਸੌਖੇ ਢੰਗ ਨਾਲ ਲੜਾਈ ਜੀ ਮਿਟ ਜਾਊਗੀ। ਸਹਿਜ ਸੁਭਾਏ ਤਬ ਹੀ ਜੋ ਸੁਹਾਏ ਕਰੋ। ਜਦੋਂ ਉੱਥੇ ਚਲੇ ਗਏ ਨਾ ਸੁਲਤਾਨਪੁਰ, ਤੁਸੀਂ ਜਿਵੇਂ ਤੁਹਾਡਾ ਸੁਚੇ ਸੁਭਾਅ ਹੋਵੇ, ਜੋ ਚੰਗਾ ਸਾਨੂੰ ਹਿਰਦੇ ਨਾਲ ਲੱਗੇ, ਉਹ ਕਹਿੰਦੇ ਤੁਸੀਂ ਜੋ ਸੁਹਾਵੇ ਹਿਰਦੇ ਨੂੰ ਚੰਗਾ ਲੱਗੇ, ਸੁਤੇ ਸੁਭਾਅ ਉੱਤੇ ਜਾ ਕੇ ਕਰੀ ਕਰਾਈ ਜਾਇਓ। ਜਾਵਨ ਉਚਿਤ ਤੁਮੈ ਅਵੈ ਸੁਸਾ ਪਾਸ ਸੋ। ਹਾਂ ਗੁਰੂ ਨਾਨਕ ਸਾਹਿਬ ਜੀ, ਪਿੰਡੇ ਕੋਲ ਤੁਹਾਡਾ ਜਿਹੜਾ ਜਾਣਾ ਜ਼ਰੂਰੀ ਯੋਗ ਹੈ। ਬ੍ਰਿਧ ਵੈਸ ਨਾਗਰੇਸ਼ ਵੱਲਭ ਵਿਸ਼ੇਸ਼ ਲਖ। ਸਵੇਰੇ ਗੁਰੂ ਨਾਨਕ ਸਾਹਿਬ ਜੀ ਬਜ਼ੁਰਗ ਉਮਰ ਵਾਲਾ ਹੈ, ਸਾਡੇ ਨਗਰ ਦਾ ਇਹ ਮਾਲਕ ਵੀ ਹੈ, ਤੇ ਵਿਸ਼ੇਸ਼ ਕਰਕੇ ਸਾਡਾ ਇਹ ਪਿਆਰਾ ਵੀ ਹੈਗਾ ਰਾਏ ਬੁਲਾ। ਮਨ ਜਗ ਤੇਸ਼ ਵੈਨ ਭਾਨੇ ਮਨ ਆਪਣੇ। ਆਪਣੇ ਮਨ ਨੂੰ ਕਹਿੰਦੇ ਭਾਗੇ ਰਾਏ ਬੁਲਾਰ ਦੇ ਬਚਨ, ਜਗਤ ਦੇ ਮਾਲਕ ਸਤਿਗੁਰੂ ਨੇ ਮੰਨ ਲਿਆ ਵੀ ਚਲੇ ਜਾਵਾਂਗੇ। ਬਾਲਾ ਭਨੈ ਅੰਗਦ ਜੀ ਕੀਂਜੈ ਖਾਨ ਪਾਨ ਰਸ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਸਾਹਿਬ ਜੀ, ਇਹ ਜਿਹੜੀ ਪ੍ਰੇਮਮਈ ਕਥਾ ਹੈ ਅੰਮ੍ਰਿਤ ਰਸ, ਇਹਨੂੰ ਪੀਣਾ ਕਰੀਏ ਸੁਣ ਕੇ। ਕਹਿੰਦੇ ਕਥਾ ਦਾ ਰਸ ਲੈਣਾ ਕਰੀਏ। ਭਏ ਹੈ ਤਿਆਰ ਜਿਨ ਕੀਨੇ ਦੰਭ ਖਾਪਨੇ। ਰਾਏ ਬੁਲਾਰ ਦੇ ਕਹਿਣ ਕਰਕੇ ਜਿਨ੍ਹਾਂ ਨੇ ਡੰਪ ਖੰਡ ਨੂੰ ਦੁਨੀਆਂ ਵਿੱਚੋਂ ਨਾਸ਼ ਕੀਤਾ ਹੈ, ਉਹ ਆਪਣੀ ਭੈਣ ਨੂੰ ਲਿਆਉਣ ਵਾਸਤੇ ਸੁਲਤਾਨਪੁਰ ਨੂੰ ਜਾਣ ਵਾਸਤੇ ਤਿਆਰ ਹੋ ਗਏ ਹਨ। ਮੁਸ ਹਿਤ ਸਦਾ ਧਰੈ ਦਾਸ ਜਾਨ ਦਇਆ ਕਰੈ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ, ਮੇਰੇ ਨਾਲ ਮਹਾਰਾਜ ਬਹੁਤ ਹੀ ਕਹਿੰਦੇ ਹਮੇਸ਼ਾ ਪ੍ਰੇਮ ਰੱਖਦੇ ਸੀ, ਤੇ ਇਸੇ ਤਰ੍ਹਾਂ ਮੁਸੇ ਹਿਸਦਾਰ ਦਾਸ ਜਾਨ ਦਇਆ ਕਰੈ, ਮੈਨੂੰ ਆਪਣਾ ਦਾਸ ਜਾਣ ਕੇ ਤੇ ਮੇਰੇ ਤੇ ਹਮੇਸ਼ਾ ਦਇਆ ਹੀ ਕਰਦੇ ਸਨ ਗੁਰੂ ਨਾਨਕ ਸਾਹਿਬ ਜੀ। ਨਿਕਟ ਹਕਾਰ ਲੀਨ ਸਾਥ ਕੋ ਅਪਾਪ ਨੇ। ਜੋ ਪਾਪਾਂ ਤੋਂ ਰਹਿਤ ਗੁਰੂ ਨਾਨਕ ਸਾਹਿਬ ਹੈ, ਉਹਨਾਂ ਨੇ ਕਹਿੰਦੇ ਆਪਣੇ ਨਾਲ ਜਾਣ ਵਾਸਤੇ ਮੈਨੂੰ ਵੀ ਕੋਲ ਸੱਦ ਲਿਆ ਘਰ ਤੋਂ। ਆਏ ਕਹਿ ਨਿਕੇਤ ਲੀਨ ਵੇਦੀ ਕੁਲ ਕੇਤ ਨੇਗ। ਇਸ ਤਰ੍ਹਾਂ ਮੈਨੂੰ ਬੁਲਾ ਕੇ ਨਾਲ ਲੈ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਬੇਦੀਆਂ ਦੇ ਕੁਲ ਦੇ ਜਿਹੜੇ ਤੁਜਾ ਰੂਪ ਹੈ ਉਹ ਘਰ ਵਿੱਚ ਆ ਗਏ ਹਨ, ਅਤੇ ਜੋ ਭੈਣ ਨੂੰ ਕੋਈ ਲੈ ਕੇ ਜਾ ਕੇ ਦੇਣਾ ਦੇਣਾ ਹੈ ਉਹ ਸਾਰਾ ਕੁਛ ਲੈ ਲੂ ਲਿਆ ਹੈ। ਮਾਤਾ ਕਰ ਹੇਤ ਵਿਦਾ ਕੀਨ ਹਾਰ ਜਾਪਨੇ। ਇਸ ਤਰ੍ਹਾਂ ਕਹਿੰਦੇ ਮਾਤਾ ਜੀ ਨੇ ਬੜਾ ਪ੍ਰੇਮ ਪਿਆਰ ਮੋਹ ਕੀਤਾ ਹੈ, ਜੋ ਹਰੀ ਨੂੰ ਜਪਣ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਵਿਦਾ ਕਰ ਦਿੱਤਾ, ਤੋਰ ਦਿੱਤਾ ਹੈ। ਚੱਲੇ ਪੰਥ ਮੰਦ ਮੰਦ ਆਨੰਦ ਕੇ ਕੰਧ ਜੋ। ਜਿਹੜੇ ਆਨੰਦ ਦੇ ਬੱਦਲ ਹਨ ਗੁਰੂ ਨਾਨਕ ਸਾਹਿਬ ਜੀ, ਉਹ ਫਿਰ ਸੁਲਤਾਨਪੁਰ ਦਾ ਜਿਹੜਾ ਰਸਤਾ ਉਹਦੇ ਵਿੱਚ ਸਹਿਜ ਸਹਿਜ ਨਾਲ ਹੌਲੀ ਹੌਲੀ ਚੱਲੇ ਹਨ। ਸੁੰਦਰ ਮੁਕੰਦ ਪਦ ਨੈਣ ਅਰਵਿੰਦ ਸੇ। ਇਹਨਾਂ ਦੇ ਜਿਹੜੇ ਚਰਨ ਮੁਕਤੀ ਦਾਤਾ ਸੁੰਦਰ ਹਨ, ਤੇ ਜਿਨ੍ਹਾਂ ਦੇ ਨੇਤਰ ਕਵਲ ਵਰਗੇ ਹਨ ਸੋਹਣੇ। ਦੇਖਤ ਸਸੁਰ ਰੁੱਤ ਕਾਨਨ ਨਿਪਾਤ ਪਾਤ। ਇੱਧਰ ਕਹਿੰਦੇ ਉਹ ਸਿਸਰ ਰੁੱਤ ਸ਼ੁਰੂ ਹੋਈ ਹੋਈ ਹੈ, ਪਤਝੜ ਰੁੱਤ ਹੈ, ਤੇ ਜੰਗਲਾਂ ਦੇ ਵਿੱਚੋਂ ਜਿੰਨੇ ਦਰਖਤਾਂ ਦੇ ਪੱਤੇ ਹੈ ਸਭ ਚੜੇ ਪਏ ਆ, ਡਿੱਗੇ ਪਏ ਹਨ। ਨਗਨ ਵਿਪਟ ਭੇ ਨਰਕ ਆਰ ਅਗ ਵੰਗ ਸੇ। ਜਿੰਨੇ ਦਰਖਤ ਕਹਿੰਦੇ ਸਭ ਪੱਤਰਿਆਂ ਤੋਂ ਬਗੈਰ ਨਗਨ ਹੋਏ ਪਏ ਹੈ, ਜਿਵੇਂ ਕਹਿੰਦੇ ਪਾਪੀ ਪੁਰਸ਼ ਉਹ ਨੰਗਾ ਦੋਜ ਕਚਾਲਿਆ ਨੰਗੇ ਹੀ ਚੱਲਦਾ ਹੁੰਦਾ ਨਾ ਪੜਦੇ ਕੱਪੜਿਆਂ ਤੋਂ ਬਗੈਰ। ਇਹ ਪਾਪੀ ਪੁਰਸ਼ ਜਿਵੇਂ ਨਰਕ ਨੂੰ ਜਾ ਰਿਹਾ ਹੁੰਦਾ ਨੰਗਾ, ਇਉਂ ਕਹਿੰਦੇ ਦਰਖਤ ਉਹ ਪੱਤਰੀਆਂ ਤੋਂ ਬਗੈਰ ਨੰਗੇ ਹੋ ਰਹੇ ਆ ਪਤਝੜ ਦੇ ਰੁਤਾਉਣ ਕਰਕੇ। ਅੰਬਨ ਕੁਮੌਰ ਭਖ ਕੰਠ ਕਲ ਕੋਕਿਲਾ ਕੇ। ਇਸੇ ਤਰ੍ਹਾਂ ਅੰਬਾਂ ਦਾ ਬੂਰ ਬਾਰ ਜਾ ਖਾ ਕੇ ਜਿਹੜੀਆਂ ਕੋਲਾਂ ਹਨ ਉਹ ਆਪਣੇ ਕੰਠੋਂ ਬੜੀ ਸੁੰਦਰ ਜਿਹੜੀ ਕੋਈ ਬਾਣੀ ਹੈ। ਕੂਕਤ ਸੁਣਾਏ ਕੂਕ ਪਾਵਤ ਆਨੰਦ ਸੇ। ਇਸ ਤਰ੍ਹਾਂ ਕਹਿੰਦੇ ਸੁਣਾਉਂਦੀਆਂ ਕੂਕ ਆਵਾਜ਼ ਜੀ ਸੁਣਾਉਂਦੀਆਂ ਹਨ, ਜਿਸ ਕੂਕ ਨੂੰ ਆਵਾਜ਼ ਸੁਣ ਕੇ ਜਿਹੜੇ ਲੋਕ ਆ ਬੜਾ ਆਨੰਦ ਪਾਉਂਦੇ ਆ, ਖੁਸ਼ ਹੁੰਦੇ, ਉਹਦੀ ਆਵਾਜ਼ ਸੁਣ ਸੁਣ ਕੇ ਕੋਇਲ ਦੀ। ਕੀਰ ਕਾਲ ਕੀਰ ਕਾਲ ਵਿੰਕ ਕੰਕ ਤੋਤਕ ਕੰਕ ਕੋਕ, ਇਸੇ ਤਰ੍ਹਾਂ ਕਹਿੰਦੇ ਤੋਤੇ ਬੋਲ ਰਹੇ ਹੈ, ਕਲਵੰਕ ਚਿੜੇ ਬੋਲ ਰਹੇ ਹੈ, ਜਿਹੜੇ ਕੰਕ ਇਸੇ ਤਰ੍ਹਾਂ ਜਿਹੜੀ ਉਹ ਚਿੱਟੀ ਚੀਲ ਇੱਥੇ ਲਿਖਿਆ ਉਹ ਪਹਾੜੀ ਕੰਕ, ਪਹਾੜੀ ਜਿਹੜੇ ਕਦੇਸੀ ਕੰਕ ਹੁੰਦੇ ਪਹਾੜਾਂ ਵਿੱਚ ਬੜੇ ਬੜੇ ਹੁੰਦੇ ਆ, ਕੰਕ ਜੇ ਹੋਰ ਹੀ ਤਰ੍ਹਾਂ ਬੋਲਦੇ ਹੁੰਦੇ ਆ, ਇੱਧਰ ਵੀ ਜਦੋਂ ਕਿਤੇ ਪਹਾੜੀ ਕੰਕ ਆ ਜਾਏ ਤਾਂ ਉਹਦੀ ਆਵਾਜ਼ ਤੋਂ ਕੋਈ ਮਨੁੱਖ ਪਛਾਣ ਲੈਂਦਾ ਵੀ ਇਹ ਦੇਸੀ ਕਾਂ ਨਹੀਂ ਬੋਲ ਰਿਹਾ, ਪਹਾੜੀ ਬੋਲ ਰਿਹਾ। ਉਹ ਪਹਾੜੀ ਕਾਂ ਜੇ ਬੋਲ ਗਏ ਤਾਂ ਇਸੇ ਤਰ੍ਹਾਂ ਤੁਕ ਕੀ ਪਹੀਏ ਬੋਲ ਰਹੇ ਹੈ, ਕੰਨ ਕੀ ਬਟੇਰੇ ਬੋਲ ਰਹੇ ਹਨ, ਕੋਕ ਚੱਕਵੇ ਬੋਲ ਰਹੇ ਹਨ, ਕੁਰਕਟ ਕਰੇ ਟੂਕਾਕ ਕੇ ਕੀ ਹੈ ਨਰਿੰਦ ਸੇ, ਹਾਂ ਵਿੱਚ ਕਹਿੰਦੇ ਜਾਂਗੜੀ ਕੁੱਕੜ ਬੋਲ ਰਹੇ ਹਨ ਤੇ ਕਰੇਟੂ ਕਾਲ ਕੰਛੀ ਪੰਛੀ ਬੋਲ ਰਹੇ ਹਨ। ਕਾਂ ਜਿਹੜੇ ਕੋਈ ਦੇਸੀ ਕਾਂ ਕਿੱਕੀ ਮੋਰ ਬੋਲ ਰਹੇ ਹਨ। ਇਸ ਤਰ੍ਹਾਂ ਕਹਿੰਦੇ ਜਿਹੜੇ ਰਾਜਿਆਂ ਵਰਗੇ ਹੈ ਨਾ ਸਾਰੇ ਬੋਲ ਰਹੇ ਆ ਮਹਾਨ। ਬੋਲਤ ਕਪੋਤ ਭ੍ਰਿਗ ਖੰਜਨ ਕੁਲਿੰਗ ਕਾਲ, ਜਿਹੜੇ ਕਬੂਤਰ ਬੋਲ ਰਹੇ ਆ, ਭ੍ਰਿੰਗ ਭੋਰੇ ਬੋਰੇ ਗੂੰਜ ਰਹੇ ਆ, ਖੰਜਨ ਮਬੋਲੇ। ਇਸ ਤਰ੍ਹਾਂ ਜਿਹੜੇ ਕੋਈ ਕੁਲੰਗ ਹਨ ਉਹ ਪੰਛੀ ਦਾ ਨਾਮ ਹੈ, ਇਹ ਕੁਲੰਗ ਪੰਛੀ ਸੋਹਣੀ ਆਵਾਜ਼ ਬੋਲ ਰਹੇ ਹਨ। ਕਾਲ ਕਾਲ ਨਾ ਸੁੰਦਰ ਦਾ ਹੈ, ਸਾਰਸ ਕੋ ਰੰਗ ਨਾਨਾ ਰੰਗ ਕੇ ਵਿਹੰਗ ਹੈ, ਜਿਹੜੇ ਕੋਈ ਸਾਰਸ ਪੰਛੀ ਹੈ, ਕੁਰੰਗ ਜਿਹੜੇ ਲਮਟੀਂਗ ਹਨ ਉਹ ਨਾਨਾ ਰੰਗਾਂ ਦੇ ਜਿਹੜੇ ਪੰਛੀ ਹੈ ਉਹ ਬੋਲ ਰਹੇ ਹੈ ਬਸੰਤ ਰੁੱਤ ਵਿੱਚ। ਕਾਨਨ ਉਲੰਘ ਗਏ ਨਗਰ ਉਮੰਗ ਪੇਖ, ਇਸ ਤਰ੍ਹਾਂ ਜਿਹੜਾ ਰਸਤੇ ਵਿੱਚ ਜੰਗਲ ਆਇਆ ਜਿਹਦੇ ਵਿੱਚ ਆ ਪੰਛੀ ਬੋਲ ਗਏ ਉਹ ਲੰਘ ਗਏ ਅੱਗੇ, ਸ਼ਾਹ ਨਾਲ ਜਿਹੜਾ ਸੁਲਤਾਨਪੁਰਾ ਨਗਰ ਆਇਆ ਵੇਖਿਆ ਹੈ। ਨਾਗਰ ਅਨਾਗਰੀ ਆਨੰਦ ਵਾਹ ਰੰਗ ਹੈ, ਜੇ ਸੁਲਤਾਨਪੁਰ ਦੇ ਜਿਹੜੇ ਲੋਕ ਹੈ ਕਹਿੰਦੇ ਜਿੰਨੇ ਮਾਈ ਭਾਈ ਹੈ ਕਹਿੰਦੇ ਬਹੁਤ ਹੀ ਆਨੰਦ ਖੁਸ਼ ਹੈ ਤੇ ਬੜੇ ਸਿਆਣੇ ਹਨ ਚਤਰ ਹਨ। ਗਾਵਤ ਬਸੰਤ ਮੇਲ ਨਾਚਤ ਅਨੰਤ ਘਰ, ਆ ਬਸੰਤ ਰੁੱਤ ਸ਼ੁਰੂ ਹੋਈ ਹੈ ਜਿਸ ਕਰਕੇ ਹੋਲੀਆਂ ਦੇ ਦਿਨ ਹੈ ਤੇ ਬਸੰਤ ਉਹ ਗਾ ਰਹੇ, ਬਸੰਤ ਵਿੱਚ ਗੀਤ ਗਾ ਰਹੇ ਹੈ, ਨੱਚ ਰਹੇ ਅਨੰਤ ਨਾਲ ਘਰੋ ਘਰੀ। ਰਾਏ ਰੰਕ ਤਜੀ ਸ਼ੰਕ ਫਿਰਤ ਨਿਸ਼ੰਗ ਹੈ, ਭਾਵੇਂ ਕੋਈ ਰਾਜਾ ਭਾਵੇਂ ਕੋਈ ਕੰਗਾਲ ਆ ਹੋਲੀਆਂ ਦਾ ਦਿਨ ਜਾਣ ਕੇ ਸਭ ਨੇ ਆਪਣੀ ਸ਼ੰਕਾ ਛੱਡੀ ਹੋਈ ਹੈ, ਨਿਸ਼ੰਗ ਹੋਏ ਹੋਏ ਫਿਰ ਰਹੇ ਆ ਥਾਂ ਥਾਂ ਤੇ ਹੋਲੀ ਖੇਡਦੇ ਹੋਏ। ਹੱਥ ਸੋਂ ਬਜਾਏ ਤਾਰੀ ਮੁਖਤ ਸੁਣਾਏ ਗਾਰੀ, ਹੋਲੀ ਦਾ ਦਿਨ ਜਾਣ ਕੇ ਹੱਥਾਂ ਨਾਲ ਤਾਜ਼ੀਆਂ ਵਜਾਉਂਦੇ ਹੈ, ਮੂੰਹ ਤੋਂ ਕਹਿੰਦੇ ਇੱਕ ਦੂਸਰੇ ਨੂੰ ਇਹੋ ਜਿਹੀਆਂ ਸਿੱਠਣੀਆਂ ਜੀਆਂ ਵੀ ਸੁਣਾਉਂਦੇ ਹਨ। ਡਾਰਾਂ ਪਿਚਕਾਰੀ ਭਰ ਰੰਗਤ ਸੁਰੰਗ ਹੈ, ਰੰਗਾਂ ਰੰਗਾਂ ਦੀਆਂ ਪਿਚਕਾਰੀਆਂ ਜੀਆਂ ਭਰ ਭਰ ਕੇ ਇੱਕ ਦੂਰੇ ਉੱਪਰ ਸੁੱਟਦੇ ਹਨ। ਸੋਦਰ ਸਦਨ ਗਏ ਕਮਲ ਬਦਨ, ਇਸ ਤਰ੍ਹਾਂ ਸੁਲਤਾਨਪੁਰ ਦੇ ਵਿੱਚ ਹੋਲੀ ਖੇਡ ਰਹੀ ਹੈ ਤੇ ਗੁਰੂ ਮਹਾਰਾਜ ਜੋ ਕਮਲ ਵਰਗੇ ਮੁੱਖ ਵਾਲੇ ਹੈ ਆਪਣੇ ਭੈਣ ਦੇ ਘਰ ਵਿੱਚ ਚਲੇ ਗਏ ਹਨ। ਬੰਧਨ ਕਦਨ ਜਾ ਕੇ ਨਾਮ ਲੇਤ ਹੋਤ ਹੈ, ਜਿਨ੍ਹਾਂ ਦੇ ਨਾਮ ਲਿਆ ਸੰਸਾਰਕ ਬੰਧਨ ਕਹਿੰਦੇ ਕੱਟੇ ਜਾਂਦੇ ਨਾਸ ਹੋ ਜਾਂਦੇ ਹਨ। ਸਾਦਰ ਸਨੇਹਕਾਰ ਮਿਲ ਕੇ ਵਸਾਏ ਗਏ ਵਿਸਾਏ, ਇੱਧਰ ਭੈਣ ਨੇ ਕਹਿੰਦੇ ਸਤਿਕਾਰ ਕਰਕੇ ਪ੍ਰੇਮ ਕਰਕੇ ਤੇ ਆਪਣੇ ਘਰ ਦੇ ਗੁਰੂ ਨਾਨਕ ਸਾਹਿਬ ਜੀ ਨੂੰ ਬਿਠਾ ਲਿਆ ਹੈ। ਕੁਸ਼ਲ ਪ੍ਰਸ਼ਨ ਬੂਝ ਆਨੰਦ ਉਦੋਤ ਹੈ, ਆਵੀ ਭੈਣ ਤੂੰ ਰਾਜੀ ਖੁਸ਼ ਹੈ। ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਭੈਣ ਨੂੰ ਪੁੱਛ ਲਿਆ, ਇੱਧਰ ਭੈਣ ਨੇ ਸਤਿਗੁਰੂ ਨੂੰ ਪੁੱਛ ਲਿਆ ਵੀ ਤੂੰ ਰਾਜੀ ਖੁਸ਼ ਹੈ, ਆਨੰਦ ਪ੍ਰਗਟ ਕੀਤਾ, ਸੁੱਖ ਸਾਂਦ ਪੁੱਛ ਦੱਸ ਕੇ। ਇੱਕ ਦਿਨ ਰਹੇ ਵਿਦਾ ਲੈਣ ਹਿਤ ਵੈਨ ਕਹੇ, ਗੁਰੂ ਨਾਨਕ ਸਾਹਿਬ ਜੀ ਇੱਕ ਦਿਨ ਇਹਨਾਂ ਦੇ ਘਰ ਦੇ ਵਿੱਚ ਰਹੇ ਹਨ, ਫਿਰ ਭੈਣ ਨੂੰ ਕਿਹਾ ਵੀ ਅਸੀਂ ਜਾਣਾ ਹੈ, ਉਪਦੋਗ ਲੈਣ ਵਾਸਤੇ ਬਚਨ ਕਹੇ ਹਨ। ਸੁਣ ਕੇ ਜੇ ਰਾਮ ਸਨ ਮਾਨਾ ਰੂਪ ਜੋਤ ਹੈ। ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਜਿਹੜਾ ਜੈ ਰਾਮ ਸਿਆਣਾ ਸੀ ਉਹ ਸਨਮਾਨ ਕਰ ਰਿਹਾ, ਜੋਤੀ ਸਰੂਪ ਦਾ ਆਦਰ ਕਰ ਰਿਹਾ ਤੇ ਕਹਿ ਰਿਹਾ ਹੈ, ਮੇਰੇ ਧਾਮ ਰਹੋ ਸੇਵਾ ਕਰੋ ਜੋ ਕਹੋ ਸਭ। ਕਿੱਧਰ ਜਾਣਾ ਹੈ, ਮੇਰੇ ਘਰ ਹੀ ਰਹਿ ਪੋ, ਜੋ ਮੈਂ ਸੇਵਾ ਤੁਹਾਡੀ ਕਰ ਸਕਾਂਗਾ ਕਰਾਂਗਾ। ਸੰਤ ਰੂਪ ਦੇਖੇ ਤੇ ਕਲੁਖ ਦੁੱਖ ਖੋਤ ਹੈ। ਇਹ ਤਾਂ ਮਹਾਰਾਜ ਸੰਤ ਸਰੂਪ, ਤੁਹਾਨੂੰ ਤਾਂ ਦੇਖਿਆ ਦੁੱਖ ਪਾਪ ਸਾਰੇ ਨਾਸ ਹੁੰਦੇ ਆ, ਖੋਏ ਜਾਂਦੇ ਹਨ। ਪਰਮਾਨੰਦ ਜਨਕ ਜਰਾਮ ਕੋ ਬਖਾਨੇ ਬੈਨ। ਜਿਹੜਾ ਜੈ ਰਾਮ ਦਾ ਪਿਤਾ ਸੀ ਪਰਮਾਨੰਦ, ਉਹ ਕਹਿਣ ਲੱਗਿਆ ਵੀ ਬਚਨ ਕਿਹਾ ਉਸਨੇ ਵੀ ਇਹ ਗੁਰੂ ਨਾਨਕ ਸਾਹਿਬ ਨੂੰ ਜਾਣ ਦੀ ਤੂੰ ਬਦੋਗੀ ਦੇ ਗਏ, ਇਹਨਾਂ ਨੂੰ ਚਲਾਏ ਜਾਣ ਦੇ। ਵਿਦਾ ਦੇਹੋ ਆਬਕੇ ਪੁਰ ਬਹਰਪੁਰ ਆਵਈ। ਹੁਣ ਦੀ ਵਾਰੀ ਇਹਨਾਂ ਨੂੰ ਜਾਣ ਦੀ ਤੂੰ ਬਦੋਗੀ ਦੇ ਗਏ, ਫਿਰ ਇਹ ਸੁਲਤਾਨਪੁਰ ਆ ਜਾਣਗੇ। ਭਗਨੀ ਕੋ ਲੈਣ ਮਾਤ ਪਿਤਾ ਨੇ ਪਠਾਏ ਇਹ। ਇਹ ਜੈ ਰਾਮ ਪੁੱਤਰ ਹੁਣ ਭੈਣ ਨੂੰ ਲੈਣ ਵਾਸਤੇ ਮਾਤਾ ਪਿਤਾ ਨੇ ਇਹਨਾਂ ਨੂੰ ਭੇਜਿਆ ਇੱਥੇ। ਜਾਣੋ ਜੋਗ ਜਾਣੋ ਆਵ ਨਹੀਂ ਪੁੰਨ ਜਾਵਈ। ਕਹਿੰਦੇ ਤੂੰ ਜਾਣ ਲਾ, ਹੁਣ ਇਹਨਾਂ ਨੂੰ ਭੈਣ ਨੂੰ ਲੈ ਕੇ ਜਾਣਾ ਹੀ ਜੋਗ ਹੈ, ਤੇ ਫਿਰ ਜਦੋਂ ਕਿਤੇ ਆਏ ਭਵਾਏ ਜਾਣ ਭਾਵੇਂ ਨਾ ਜਾਣ, ਇਹਨਾਂ ਦੀ ਮਰਜ਼ੀ ਹੋਊਗੀ। ਜਾਬਦ ਵਿਚਾਰ ਕੀਨ ਸਭਨ ਕੋ ਵਿਦਾ ਦੀਨ। ਇਸ ਤਰ੍ਹਾਂ ਕਹਿੰਦੇ ਪਰਿਵਾਰ ਨੇ ਆਪੋ ਵਿੱਚ ਹੀ ਵਿਚਾਰ ਵਟਾਂਦਰਾ ਕੀਤਾ ਹੈ, ਫਿਰ ਭੈਣ ਨੂੰ ਲੈ ਕੇ ਚਲੇ ਜਾਣ ਦਾ ਇਸ ਤਰ੍ਹਾਂ ਵਿਚਾਰ ਪੱਕਾ ਹੋ ਗਿਆ ਤੇ ਬਦੋਗੀ ਦੇ ਦਿੱਤੀ, ਭੈਣ ਨੂੰ ਨਾਲ ਤੋਰ ਦਿੱਤਾ ਇਹਨਾਂ ਦੇ। ਚੱਲੇ ਤਲ ਵੰਡੀ ਮਾਗ ਸੁੰਦਰ ਸੁਹਾਵਈ। ਗੁਰੂ ਨਾਨਕ ਸਾਹਿਬ ਜੀ ਤਲਵੰਡੀ ਦੇ ਰਸਤੇ ਚੱਲ ਪਏ ਹਨ, ਇਸ ਤਰ੍ਹਾਂ ਸੋਹਣੇ ਸੋਹਨੀਕ ਹੋ ਰਹੇ ਸਜ ਵੱਜ ਰਹੇ ਹਨ। ਬੇਦੀ ਕੁਲ ਕੇਤ ਆਏ ਸੁਸਾ ਕੇ ਸਮੇਤ ਨਿਜ। ਬੇਦੀਆਂ ਦੇ ਕੁਲ ਦੇ ਕੇਤ ਕੀਤ ਜਾ ਰੂਪ ਆਪਣੇ ਭੈਣ ਦੇ ਸਮੇਤ ਆ ਗਏ ਹਨ। ਫਿਰ ਵਿਰਸ਼ ਨਿਕੇਤ ਮਾਤ ਅੰਗ ਮੈਂ ਨਾ ਮਾਵਈ। ਘਰ ਦੇ ਵਿੱਚ ਪ੍ਰਵੇਸ਼ ਹੋਇਆ ਦੇਖ ਕੇ ਮਾਤਾ ਤ੍ਰਿਪਤਾ ਜੀ ਅੰਗਾਂ ਵਿੱਚ ਨਹੀਂ ਸਮਾਉਂਦੇ ਹਨ। ਸਵਈਆ ਰਾਏ ਸੁਣਿਓ ਨਿਜ ਵੱਲਭ ਆਵਨ। ਇੱਧਰ ਰਾਏ ਬੁਲਾਰਨੀ ਵੀ ਸੁਣ ਲਿਆ ਵੀ ਮੇਰੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਭੈਣ ਨੂੰ ਲੈ ਕੇ ਵਾਪਸ ਆ ਗਏ ਹਨ। ਦਾਸ ਪਠਾਵਨ ਕੀਨ ਤਦਾਈ। ਉਸੇ ਵੇਲੇ ਆਪਣੇ ਵੱਲੋਂ ਜਿਹੜਾ ਸੇਵਕ ਹੈ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਭੇਜਣਾ ਕੀਤਾ ਹੈ। ਲੀਨ ਬੁਲਾਏ ਸੁਪਾਸ ਬਸਾਏ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਬੋਲ ਬਿਠਾ ਲਿਆ ਬੁਲਾ ਲਿਆ ਹੈ। ਹਿਰਦੈ ਸੁਖ ਪਾਏ ਅੱਖੀ ਭਰ ਆਈ। ਹਿਰਦੇ ਵਿੱਚ ਸੁਖ ਪਾਇਆ ਹੈ ਤੇ ਅੱਖਾਂ ਜੀਆਂ ਰਾਏ ਬੁਲਾਰਦੀਆਂ ਭਰ ਆਈਆਂ ਹਨ। ਪ੍ਰੇਮ ਸੋ ਬੂਝ ਸਰੀਰ ਅਪੀਰ ਕੀ। ਇਸ ਤਰ੍ਹਾਂ ਪ੍ਰੇਮ ਨਾਲ ਕਹਿੰਦੇ ਸਰੀਰ ਦੀ ਸੁਖ ਸਾਂਦ ਪੁੱਛ ਰਹੇ, ਇਸ ਤਰ੍ਹਾਂ ਅਧੀਰਜ ਧੀਰਜ ਧਾਰਨ ਹਰ ਵਿਸ਼ੇਸ਼ ਕਰਕੇ ਜਾਂ ਅਪੀਰ ਹੋਵੇ ਜਿਹੜੇ ਪੀੜਾ ਤੋਂ ਰਹੇ ਸਤਿਗੁਰੂ ਉਹਨਾਂ ਦੇ ਸਰੀਰ ਦੀ ਪ੍ਰੇਮ ਨੇ ਨਾਲ ਸੁਖ ਸਾਂਦ ਪੁੱਛਦਾ ਹੈ। ਪ੍ਰੀਤ ਨਵੀਨ ਕਰੀ ਅਧਕਾਰ। ਰਾਏ ਬੁਲਾਰ ਨੇ ਨਵੀਂ ਤੋਂ ਨਵੀਂ ਜਿਹੜੀ ਪ੍ਰੀਤੀ ਉਹ ਜ਼ਿਆਦਾ ਕੀਤੀ ਹੈ ਸਤਿਗੁਰੂ ਦੇ ਨਾਲ। ਧੀਰ ਤੁਰੰਤਰ ਸ੍ਰੀ ਗੁਰ ਪੂਰਨ। ਜੋ ਸਤਿਗੁਰੂ ਪੂਰਨ ਹਨ, ਜੋ ਧੀਰਜ ਧਾਰੀ ਹੈ ਤੁਰ ਤੋਂ ਆਰ ਤੋਂ ਹੀ ਪਹਿਲਾਂ ਤੋਂ ਹੀ। ਛੇਮ ਕਹੀ ਅਜਰਾਮ ਵਡਾਈ। ਇਸ ਤਰ੍ਹਾਂ ਸੁਖ ਸ਼ਾਂਤ ਰਾਜੀ ਖੁਸ਼ੀ ਕੀਤੀ ਕਹੀ ਕਹੀ ਹੈ ਵੀ ਉੱਥੇ ਰਾਜੀ ਖੁਸ਼ ਹੈ ਠੀਕ ਹੈ। ਫਿਰ ਜੈ ਰਾਮ ਦੀ ਵੀ ਬੜੀ ਵਡਿਆਈ ਕੀਤੀ ਹੈ ਵੀ ਬਹੁਤ ਚੰਗੇ ਸੁਭਾਅ ਵਾਲਾ ਨਰਮ ਸੁਭਾਅ ਵਾਲਾ ਹੈ। ਦੋਹਰਾ ਸਦਨ ਆਏ ਦੁੱਖ ਕਦਨ ਪੁਨ। ਇਸ ਤਰ੍ਹਾਂ ਰਾਏ ਬੁਲਾਰ ਜੀ ਨੂੰ ਸਾਰਾ ਕੁਛ ਦੱਸ ਕੇ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਆਪਣੇ ਘਰ ਵੱਲ ਨੂੰ ਵਾਪਸ ਆ ਗਏ। ਜਿਨ ਤੇ ਮਦਨ ਲਜਾਏ। ਗੁਰੂ ਨਾਨਕ ਸਾਹਿਬ ਦੇ ਸੋਹਣੇ ਸਰੂਪ ਨੂੰ ਦੇਖ ਕੇ ਕਾਮਦੇਵ ਵੀ ਸ਼ਰਮਸ਼ਾਰ ਹੁੰਦਾ ਹੈ, ਸ਼ਰਮਮੰਦ ਹੈ ਜਿੰਨੇ ਗੁਰੂ ਨਾਨਕ ਸਾਹਿਬ ਸੋਹਣੇ ਸੁਣ ਕੇ ਉਹਨਾਂ ਮੈਂ ਨਹੀਂ ਹਾਂ। ਰਦਨ ਕੁੰਦ ਕੁੰਦਲ ਆਨੰਦ ਜਿਨ੍ਹਾਂ ਦੇ ਜਿਹੜੇ ਦੰਦ ਹੈ ਜਿਵੇਂ ਮਰਤਬਾਨ ਦਾ ਫਲ ਹੁੰਦਾ ਇਉਂ ਹੈ ਅਤੇ ਕੰਦ ਆਨੰਦ ਤਾਂ ਕੰਦਲ ਕੀ ਗੰਦਲੀ ਹੀ ਹਨ ਜਾਂ ਆਨੰਦ ਕੰਦਲ ਕੀਏ ਫਲ ਹਨ ਆਨੰਦ ਕੰਦਲ ਕੀਏ ਦਾਤੇ ਹਨ ਮੰਦ ਮੰਦ ਗਤ ਪਾਏ ਆਪਣੇ ਪਾਇਆਂ ਦੀ ਜਿਹੜੀ ਗਤ ਹੈ ਟੋਰ ਹੈ ਉਹ ਹੌਲੀ ਹੌਲੀ ਹੈ ਆਪ ਸਹਿਜੇ ਸਹਿਜੇ ਚਲਦੇ ਆਏ ਹਨ ਚਰਨਾਂ ਨਾਲ ਕਬਿਤ ਸੁੰਦਰ ਬਦਨ ਪਾਰ ਤਨਕ ਸਮਛ ਮਛ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਸੋਹਣੇ ਮੁਖੜੇ ਉੱਪਰ ਥੋੜ੍ਹੀ ਥੋੜ੍ਹੀ ਕਹਿੰਦੇ ਜਿਹੜੀ ਉਹ ਕਾਲਾ ਦਾੜਾ ਹੈ ਉਹ ਆ ਗਿਆ ਹੈ ਮਨ ਹੋ ਸ਼ਿੰਗਾਰ ਕਰ ਸ਼ਿੰਗਾਰ ਨੇ ਜੋ ਰੂਪ ਪ੍ਰਗਟਾਵਈ ਜਿਹੜਾ ਸ਼ਿੰਗਾਰ ਰਸ ਹੈ ਨਾ ਉਹ ਆਪਣਾ ਦਾੜੇ ਰਾਹੀਂ ਸੋਹਣਾ ਸਰੂਪ ਪ੍ਰਗਟ ਕਰ ਰਿਹਾ ਹੈ ਕਿਦੋਂ ਸੱਸ ਪਾਸ ਚਹਿ ਪਸਰਿਓ ਤਮਸ ਜਸ ਅਸਵਾ ਪੂਰਨਮਾਸੀ ਦੇ ਚੰਦਰਮਾ ਦੇ ਕੋਲ ਜਿਹੜਾ ਹਨੇਰਾ ਹੈ ਜਿਸ ਤਰ੍ਹਾਂ ਫੈਲਿਆ ਚਾਹੇ ਉਹਦੇ ਇਰਦ ਗਿਰਦ ਹੋਇਆ ਚਾਹੇ ਇਸ ਤਰ੍ਹਾਂ ਦਾੜਾ ਸਜ ਰਿਹਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੁੱਖ ਹੈ ਪੂਰਨਮਾਸੀ ਦੇ ਚੰਦਰਮਾ ਵਰਗਾ ਹੈ ਜਿਹੜਾ ਕਾਲਾ ਦਾੜਾ ਹੈ ਉਹ ਮਾਨੋ ਕਹਿੰਦੇ ਜਿਵੇਂ ਚੰਦਰਮਾ ਦੇ ਇਰਦ ਗਿਰਦ ਹਨੇਰਾ ਜਾਂ ਘੇਰਾ ਪਾਇਆ ਚਾਹੇ ਸਜ ਰਿਹਾ ਕਾਲਸ਼ਾ ਦਾੜਾ ਕਦੋਂ ਮੁੱਖ ਸਾਰਸ ਪੈ ਮਧੁਪੁਰ ਸੁਹਾਵਈ ਅਥਵਾ ਮਹਾਰਾਜ ਜਿਹੜਾ ਮੁੱਖ ਹੈ ਉਹ ਤਾਂ ਕਮਲ ਵਰਗਾ ਹੈ ਅਤੇ ਜਿਹੜਾ ਦਾੜਾ ਹੈ ਉਹ ਜਿਵੇਂ ਕੋਈ ਭੋਰੇ ਸੁਹਾਰੇ ਕਾਲੇ ਭੋਰੇ ਹੋਣ ਕਬਲ ਤੇ ਬੈਠੇ ਹੋਏ ਭੁਜਾ ਹੈ ਪਲੰਬ ਭਾਰੀ ਉੱਨਤ ਸਿਕੰਦ ਚਾਰੀ ਫਿਰ ਆਪ ਜੀ ਦੀਆਂ ਜਿਹੜੀਆਂ ਬਾਹਾਂ ਵਿਸ਼ੇਸ਼ ਕਰਕੇ ਭਾਰੀ ਲੰਮੀਆਂ ਹਨ ਅਜਾਨ ਬਾਹੂ ਹੈ ਗੋਡਿਆਂ ਤੱਕ ਬਾਹਾਂ ਜਿਹੜੇ ਕੋਈ ਮੋਢੇ ਆ ਉਹ ਬਹੁਤ ਸੁੰਦਰ ਉੱਚੇ ਹਨ ਦਇਆ ਭਰੀ ਨੈਣ ਕੋਰ ਚਿੱਤ ਕੋ ਕਉ ਚੁਰਾਵਈ ਨੇਤਰਾਂ ਦੇ ਵਿੱਚ ਕਹਿੰਦੇ ਦਇਆ ਭਰੀ ਹੋਈ ਹੈ ਇਸ ਤਰ੍ਹਾਂ ਕੋਰ ਕਟਾਕਸ਼ਾਂ ਦੇ ਨਾਲ ਸਾਰਿਆਂ ਦੇ ਚਿੱਤ ਨੂੰ ਚੁਰਾ ਰਹੇ ਹਨ ਕੁੰਡਲ ਕਪੋਲ ਪਾਰ ਚਮਕਤ ਲੋਲ ਪਏ ਆ ਕਪੋਲਾਂ ਗੱਲਾਂ ਉੱਪਰ ਜਿਹੜੇ ਕੁੰਡਲ ਜੇ ਉਹ ਕਹਿੰਦੇ ਚੰਚਲ ਹੋਏ ਚਮਕ ਰਹੇ ਦਮਕ ਰਹੇ ਹਨ ਚਿਬਕ ਅਮੋਲ ਸ਼ਬ ਹੇਰੇ ਤੇ ਲੁਭਾਵਈ ਜਿਹੜੀ ਮੁੱਖ ਦੀ ਠੋਡੀ ਹੈ ਅਮੋਲਕ ਛਵੀ ਵਾਲੀ ਹੈ ਦੇਖਣ ਵਾਲੇ ਨੂੰ ਲਵਾਈ ਮਾਨ ਕਰ ਲੈਂਦੀ ਹੈ ਸਵਈਆ ਰਾਗ ਵਿਰੋਧ ਤੇ ਬ੍ਰਿਤ ਨਿਰੋਧਨ ਇਸ ਗੁਰੂ ਨਾਨਕ ਸਾਹਿਬ ਦੀ ਮੋਹ ਤੋਂ ਜਿਹੜੀ ਬਿਰਤੀ ਹੈ ਵਿਰੁੱਧ ਹੈ ਪਰੇ ਹੈ ਇਹ ਆਪਣੀ ਮਨ ਦੀਆਂ ਬਿਰਤੀ ਨੂੰ ਹਮੇਸ਼ਾ ਰੋਕ ਕੇ ਰੱਖਿਆ ਹੋਇਆ ਆਦ ਤੇ ਰੀਤ ਸਦਾ ਜਿੰਦਗੀ ਇਹ ਮਨ ਦੀਆਂ ਬਿਰਤੀਆਂ ਨੂੰ ਰੋਕ ਕੇ ਰੱਖਣਾ ਮੋਹ ਤੋਂ ਪਰੇ ਰਹਿਣਾ ਇਹ ਜਿਹੜੀ ਰੀਤੀ ਹੈ ਹਮੇਸ਼ਾ ਦੀ ਹੈ ਆਪ ਜੀ ਦੀ ਛੋਹ ਨਾ ਸਕੇ ਹਰ ਖੰਗ ਮਨ ਸ਼ੋਕ ਜਿਨ੍ਹਾਂ ਦੇ ਮਨ ਨੂੰ ਜਿਹੜੀ ਕੋਈ ਬਹੁਤੀ ਖੁਸ਼ੀ ਹੈ ਉਹ ਵੀ ਛੋਹ ਨਹੀਂ ਸਕਦੀ ਅਤੇ ਜਿਹੜਾ ਕੋਈ ਸ਼ੋਕ ਗਮ ਹੈ ਉਹ ਵੀ ਮਨ ਨੂੰ ਕਹਿੰਦੇ ਬਹੁਤਾ ਛੋਹ ਨਹੀਂ ਸਕਦਾ ਨਾ ਮਨ 'ਤੇ ਬਹੁਤੀ ਖੁਸ਼ੀ ਅਸਰ ਕਰਦੀ ਨਾ ਮਨ 'ਤੇ ਸ਼ੋਕ ਗਮ ਅਸਰ ਕਰਦਾ ਦੋਹਾਂ ਵਿੱਚ ਮਨ ਸਮਾਨ ਰਹਿੰਦਾ ਹੈ ਜਿਉਂਦਾ ਲਕੰਜ ਜਲ ਜਲੰਕਨ ਕੀ ਇਸ ਤਰ੍ਹਾਂ ਕਮਲ ਦੇ ਪੁੱਤਰਿਆਂ ਉੱਪਰ ਜਲਦੀਆਂ ਜਿਹੜੀਆਂ ਬੂੰਦਾਂ ਹੁੰਦੀਆਂ ਉਹ ਉੱਪਰ ਨਲੇਪ ਰਹਿੰਦੇ ਪੁੱਤਰੇ ਜਲ ਬੂੰਦ ਦੀ ਡਿੱਗੀ ਝੱਟ ਪੱਟ ਜੀ ਉਹ ਹੇਠਾਂ ਡਿੱਗ ਪੈਂਦੀ ਹੈ ਇੱਕ ਸੇ ਆਨੰਦ ਮੈਂ ਮਗਨ ਇੱਕ ਰਾਸ ਆਪਣੇ ਆਨੰਦ ਵਿੱਚ ਹੀ ਲਵਲੀ ਰਹਿੰਦੇ ਮਸਤ ਰਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜਗ ਤਾਰਨ ਲੀਲਾ ਕਰੇ ਤਨ ਕੀ ਸੰਸਾਰ ਨੂੰ ਤਾਰਨ ਵਾਸਤੇ ਆਪਣੀ ਸਰੀਰ ਦੀ ਲੀਲਾ ਜਿਹੜੀ ਤਰ੍ਹਾਂ ਤਰ੍ਹਾਂ ਦੀ ਕਰਦੇ ਹਨ ਐਸੇ ਗੁਰੂ ਕੀ ਜੋ ਸਤ ਸੰਗਤ ਕਵੀ ਜੀ ਕਹਿੰਦੇ ਐਸੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਕੋਈ ਸਤਸੰਗਤ ਹੈ ਸੇਵਤ ਕਿਆ ਉਪਮਾ ਤਿੰਨ ਕੀ ਜਿਹੜੇ ਕੋਈ ਸੇਵਦੇ ਸਤਸੰਗਤ ਕਰਦੇ ਉਹਨਾਂ ਸਤਸੰਗਰੀਆਂ ਵਿੱਚ ਮੈਂ ਕੀ ਉਪਮਾ ਆਖਾਂ ਦੋਹਰਾ ਉਦਾਸੀਨ ਬ੍ਰਿਤ ਮੈਂ ਸਦਾ ਗੁਰੂ ਮਹਾਰਾਜ ਹਮੇਸ਼ਾ ਜਿਹੜੀ ਮਨ ਬਿਰਤੀ ਹੈ ਉਪਰਾਮ ਜੀ ਰੱਖਦੇ ਸ੍ਰੀ ਬੇਦੀ ਕੁਲ ਕੇਤ ਬੇਦੀਆਂ ਦੇ ਕੁਲ ਦੇ ਤੁਜਾ ਰੂਪ ਹਨ ਅਸਬਿਧ ਦੇਵ ਦਿਵਸ ਬਿਤਾਵਈ। ਇਸ ਤਰ੍ਹਾਂ ਪ੍ਰਾਮ ਵਰਤੀ ਜੀ ਕਰਕੇ ਆਪਣੇ ਦਿਨ ਬਤੀਤ ਕਰ ਰਹੇ ਜਗ ਤਾਰਨ ਕੇ ਹੇਤ, ਸੰਸਾਰ ਦੇ ਲੋਕਾਂ ਨੂੰ ਤਾਰਨ ਦੇ ਵਾਸਤੇ। ਕਬਿਤ ਬਹੁਰੋ ਜੈ ਰਾਮ ਚੱਲ ਆਇਓ ਸਸੁਰਾਰ ਧਾਮ। ਕੁਝ ਦਿਨਾਂ ਤੋਂ ਬਾਅਦ ਸੁਲਤਾਨਪੁਰ ਤੋਂ ਚੱਲਦਾ ਹੋਇਆ ਜਿਹੜਾ ਜੈ ਰਾਮ ਹੈ ਆਪਣੇ ਸਹੁਰੇ ਘਰ ਆ ਪੁੱਜਿਆ ਹੈ। ਚਾਕੋ ਆਬ ਰਾਮ ਵੇਖ ਲੈਨੇ ਹਿਤ ਨਾਨਕੀ। ਜਿਹੜਾ ਕਹਿੰਦੇ ਜਿਹੜਾ ਸਰੀਰ ਤੇ ਲਿਬਾਸ ਜਾ ਬੜਾ ਸੋਹਣਾ ਚੰਗੇ ਕੱਪੜੇ ਪਾਏ ਹੋਏ ਹੈ ਆਪਣੀ ਪਤਨੀ ਨਾਨਕੀ ਨੂੰ ਲੈਣ ਵਾਸਤੇ ਆ ਪਹੁੰਚਾ। ਸੁਣ ਕੇ ਬੁਲਾਰਨੇ ਬੁਲਾਏ ਪਠਾ ਤਾਤਕਾਲ। ਜਦੋਂ ਰਾਏ ਬੁਲਾਰਨੇ ਸੁਣਿਆ ਵੀ ਜੈ ਰਾਮ ਆਇਆ ਹੈ, ਉਸੇ ਵੇਲੇ ਆਪਣੇ ਕੋਲ ਬੁਲਾਉਣ ਵਾਸਤੇ ਇੱਕ ਸੇਵਕ ਨੂੰ ਭੇਜਿਆ ਹੈ। ਆਏ ਮਿਲਿਓ ਭਲੀ ਰੀਤ ਕਰੀ ਸਨ ਮਾਨ ਕੀ। ਉਸੇ ਵੇਲੇ ਜੈ ਰਾਮ ਰਾਏ ਲਾਏ ਨੂੰ ਆ ਮਿਲਿਆ ਹੈ। ਇਸ ਤਰ੍ਹਾਂ ਕਹਿੰਦੇ ਸਨਮਾਨ ਦੀ ਜਿਹੜੀ ਰੀਤੀ ਹੈ ਕੀਤੀ ਹੈ। ਕੁਸ਼ਲ ਪ੍ਰਸੰਗ ਕਰ ਹਿਰਦੈ ਮੈਂ ਆਨੰਦ ਧਾਰ। ਇੱਕ ਦੂਸਰੇ ਨੂੰ ਆਨੰਦ ਰਾਜੀ ਖੁਸ਼ੀ ਪੁੱਛ ਕੇ ਹਿਰਦੇ ਵਿੱਚ ਆਨੰਦ ਧਾਰਿਆ ਹੈ। ਬੋਲਿਓ ਸਮਝਾਨ ਹਿਤ ਬਿਦ ਗਤ ਦਾਨ ਕੀ। ਰਾਏ ਬੁਲਾਰ ਕਹਿੰਦੇ ਸਮਝਾਉਣ ਵਾਸਤੇ ਬੁਝਿਆ ਹੈ ਜੋ ਮੁਕਤੀ ਦਾਤੇ ਦੇਣ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਸੰਬੰਧ ਵਿੱਚ। ਕਲਾਵਾਨ ਨਾਨਕ ਸੁਜਾਨ ਕੋ ਤੂੰ ਭਲੇ ਮਾਨ। ਜੈ ਰਾਮ ਜੋ ਗੁਰੂ ਨਾਨਕ ਸਾਹਿਬ ਜੀ ਸੁਰ ਸੁਜਾਨ ਚੰਗੀ ਤਰ੍ਹਾਂ ਮੰਨ ਲਾ, ਉਹ ਬੜੀਆਂ ਕਲਾ ਵਾਲੇ ਸ਼ਕਤੀਆਂ ਵਾਲੇ ਹੈ। ਕਲਹ ਕਰਤ ਕਾਲੂ ਸਮਝ ਨਾ ਸਿਆਨ ਕੀ। ਇਹਨਾਂ ਦਾ ਜਿਹੜਾ ਪੋ ਹੈ ਨਾ ਉਹ ਕਹਿੰਦੇ ਸਿਆਣਿਆਂ ਵਾਲੀ ਇਹਨੂੰ ਸਮਝ ਹੈ ਨਹੀਂ ਹੈ, ਇਹਨਾਂ ਨਾਲ ਬੜੀ ਹਮੇਸ਼ਾ ਲੜਾਈ ਕਰਦੀ ਹੈ ਉਹ। ਮੇਰੋ ਕਹਿਓ ਮਾਨ ਨੇ ਜ ਰਾਖੋ ਘਰ ਮਾਨ ਸਨ। ਜੈ ਰਾਮ ਤੂੰ ਮੇਰਾ ਕਹਿਆ ਮਨ ਤੇ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਘਰ ਦੇ ਵਿੱਚ ਸਨਮਾਨ ਸਹਿਤ ਰੱਖ। ਕੁਤੇ ਕਿਤ ਥਾਨ ਵਿਦ ਵਿਆਹ ਕੀ ਮਿਲੀਜੀਏ। ਉਧਰੇ ਕਿਤੇ ਇਹਨਾਂ ਦੇ ਵਿਆਹ ਦੀ ਕਹਿੰਦੇ ਤੂੰ ਵਿਧੀ ਮਿਲਾ ਲਈ, ਉੱਥੇ ਕਿਤੇ ਰਿਸ਼ਤਾ ਦੇ ਕੇ ਇਹਨਾਂ ਵਿਆਹ ਵੀ ਕਰ ਦੇ ਵੀ ਤੂੰ। ਸੇਵੋ ਸਾਭ ਭਾਂਤ ਸੋ ਮਿਟਾਏ ਮਨ ਭਰਾਤ ਮੀਤ। ਐਵੇਂ ਜੈ ਰਾਮ ਸਭ ਤਰ੍ਹਾਂ ਕਰਕੇ ਇਹਨਾਂ ਦੀ ਸੇਵਾ ਕਰੀ ਤੂੰ, ਮਨ ਦੇ ਵਿੱਚ ਭਰਾਤੀ ਮਿਟਾ ਕੇ ਭਾਵ ਸੰਸਾ ਮਿਟਾ ਕੇ। ਭੂਲ ਹੁਣ ਪ੍ਰਤਕੂਲ ਹੋਣੀ ਮਤ ਕੀਜੀਏ। ਆ ਕਹਿੰਦੇ ਭੁੱਲ ਕੇ ਵੀ ਇਹਨਾਂ ਤੋਂ ਜਿਹੜੀ ਕੋਈ ਉਲਟੀ ਵਾਲੀ ਉਲਟੀ ਹੋਣ ਵਾਲੀ ਬੁੱਧੀ ਉਹ ਤੂੰ ਨਾ ਕਰੀਏ, ਬੁੱਧੀ ਕਰਕੇ ਕਦੋਂ ਤੂੰ ਵੀ ਉਲਟਣਾ ਇਹਨਾਂ ਤੋਂ ਹੋਵੇ। ਸਵਾਰਥ ਪਰਮਾਰਥ ਮੈਂ ਜਨਮ ਪਦਾਰਥ ਕੋ। ਜੇ ਕੋਈ ਸਵਾਰਥ ਤੂੰ ਆਪਣਾ ਪ੍ਰਯੋਜਨ ਮਤਲਬ ਪੂਰਾ ਕਰਨਾ ਚਾਹੁੰਦਾ ਹੈ, ਇਸੇ ਤਰ੍ਹਾਂ ਜੇ ਤੂੰ ਪਰਮਾਰਥ ਜਿਹੜਾ ਕੋਈ ਪਰਮ ਅਰਥ ਹੈ ਜਨਮ ਮਰਨ ਦਾ ਨਿਵਿਰਤੀ ਦਾ ਦੁੱਖ ਹੈ ਉਹਨੂੰ ਨਿਵਿਰਤ ਕਰਿਆ ਚਾਹੁੰਦਾ ਹੈ, ਜਨ ਪਦਾਰਥ ਨੂੰ ਸਫਲ ਕਰਿਆ ਚਾਹੁੰਦਾ ਹੈ। ਪਰਮਾਰਥ ਵਿੱਚ ਸਭ ਤੋਂ ਵੱਡਾ ਜਿਹੜਾ ਪਰਮਾਰਥ ਹੈ ਉਹ ਹੈ ਜਨਮ ਮਰਨ ਦੀ ਦੁੱਖ ਦੀ ਨਿਵਿਰਤੀ, ਪਰਮਾਨੰਦ ਕੀ ਪ੍ਰਾਪਤੀ। ਅਤੇ ਆਪਣਾ ਜਿਹੜਾ ਕੋਈ ਸੰਸਾਰੀ ਮਤਲਬ ਦਾ ਜੇ ਤੂੰ ਪੂਰਾ ਕਰਿਆ ਚਾਹੁੰਦਾ ਹੈ। ਚਾਹੋ ਜੇ ਸਕਾਰ ਥਾ ਤੋ ਨੀਕੇ ਲੱਖ ਲੀਜੀਏ। ਜੇ ਤੂੰ ਆਪਣੇ ਆਪ ਨੂੰ ਸਫਲ ਕਰਿਆ ਚਾਹੁੰਦਾ ਤਾਂ ਚੰਗੀ ਤਰ੍ਹਾਂ ਜਾਣ ਲਈਏ। ਇੱਕ ਤੋ ਕਹਿਣ ਮੇਰੋ ਦੂਜੇ ਸਨ ਬੰਧ ਤੇਰੋ। ਇੱਕ ਤਾਂ ਕਹਿੰਦੇ ਮੇਰਾ ਤੈਨੂੰ ਕਹਿਣਾ ਹੈ, ਦੂਜਾ ਕਹਿੰਦੇ ਸਾਰੀ ਸੰਸਾਰੀ ਸੰਬੰਧ ਵੀ ਹੈ ਤੇਰਾ ਇਹਨਾਂ ਨਾਲ। ਤੀਜੇ ਨਿਜ ਭਲਾ ਹੇਰੋ ਸੇਵਾ ਮੈਂ ਪ੍ਰਸੀਜੀ। ਤੀਜੀ ਗੱਲ ਇਹ ਹੈ ਕਹਿੰਦੇ ਤੂੰ ਸੇਵਾ ਕਰਕੇ ਪ੍ਰਸੰਨ ਇਹਨਾਂ ਨੂੰ ਕਰੀ, ਤੇਰਾ ਆਪਣਾ ਭਲਾ ਹੋਊਗਾ। ਦੋਹਰਾ ਕਲਹੀ ਕਾਲੂ ਕਲਹਿ ਕਰ। ਇੱਧਰ ਜਿਹੜਾ ਕਾਲੂ ਹੈ ਨਾ ਇਹਦਾ ਕਹਿੰਦੇ ਉਹ ਹਮੇਸ਼ਾ ਕਹਿੰਦੇ ਕਲਹਿ ਕਰ, ਲੜਾਈ ਕਰਦਾ ਹੈ ਤੇ ਲੜਾਈ ਹਮੇਸ਼ਾ ਸ਼ੁਰੂ ਰੱਖਦਾ ਹੈ। ਉਦਾਸ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਆਪਣੇ ਪਿਓ ਲਵੋਂ ਹਮੇਸ਼ਾ ਉਪਰਾਮ ਰਹਿੰਦੇ। ਚਾਹੋ ਜਬ ਹੈ ਨਿਜ ਸਾਧਨ ਕੋ। ਜੈ ਰਾਮ ਹੁਣ ਜਿਸ ਵੇਲੇ ਤੂੰ ਆਪਣੀ ਪਤਨੀ ਨੂੰ ਲੈ ਕੇ ਆਪਣੇ ਘਰਾਂ ਚਲਾ ਜਾਵੇਂਗਾ। ਕੁਨ ਪਠ ਵਹੁ ਤੁਮ ਪਾਸ। ਇਹਨਾਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੂੰ ਮੈਂ ਕੋਈ ਨਾ ਕੋਈ ਢੰਗ ਤਰੀਕੇ ਨਾਲ ਤੇਰੇ ਕੋਲ ਭੇਜਾਂਗਾ। ਸਵਈਆ ਰਾਜਾ ਰਾਮ ਤਵੈ ਹਰ ਖਾਏ ਹਿਰਦੇ। ਰਾਏ ਬਲਾਰਤ ਸੁਣ ਕੇ ਜਿਹੜਾ ਰਾਮ ਜੈ ਰਾਮ ਹੈ ਆਪਣੇ ਹਿਰਦੇ ਵਿੱਚ ਬਹੁਤ ਖੁਸ਼ ਹੋ ਗਿਆ। ਕਹਿ ਭਾਗ ਜਗੇ ਆਪਣੇ ਵੱਡ ਜਨ, ਕਹਿਣ ਲੱਗਾ ਹੈ ਰਾਏ ਬੁਲਾਰ ਜੀ ਜੇ ਇਹ ਗੱਲ ਹੋ ਜਾਏ ਗੁਰੂ ਨਾਨਕ ਸਾਹਿਬ ਮੇਰੇ ਘਰੇ ਆ ਜਾਣ, ਮੈਂ ਤਾਂ ਆਪਣੇ ਬਹੁਤ ਚੰਗੇ ਵੱਡੇ ਭਾਗ ਜਾਗੇ ਜਾਣਾਗਾ। ਜਿਨਕੀ ਉਪਮਾ ਤੁਮ ਆਪ ਕਰੋ। ਹੇ ਰਾਏ ਬੁਲਾਰ ਜੀ ਜਿਸ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ ਤੁਸੀਂ ਆਪ ਕਰ ਰਹੇ ਹੋ। ਸੋ ਚੱਲੈ ਮਮ ਧਾਮ ਕਿਰਤਾਰਥ ਮੰਨੋ। ਕਿਤੇ ਮੇਰੇ ਘਰੇ ਚਲੇ ਜਾਣ, ਮੈਂ ਤਾਂ ਆਪਣੇ ਆਪ ਨੂੰ ਕਿਰਤਾਰਥ ਮੰਨਾਗਾ, ਸਫਲ ਮੰਨਾਗਾ। ਧਨ ਤੇ ਤਨ ਤੇ ਮਨ ਤੇ ਜਨ ਤੇ। ਹੇ ਰਾਏ ਬੁਲਾਰ ਕੰਨ ਕਰਕੇ ਵੀ, ਸਰੀਰ ਕਰਕੇ ਵੀ, ਮਨ ਕਰਕੇ, ਜਿਹੜੇ ਘਰ ਦੇ ਦਾਸ ਉਹਨਾਂ ਕਰਕੇ ਵੀ, ਸਭ ਆਯਸ ਮੈਂ ਤਿੰਨ ਕੀ ਸਿਰ ਠਾਨੋ। ਸਾਰੀਆਂ ਆਗਾਂ ਮੈਂ ਇਹਨਾਂ ਦੀਆਂ ਸਿਰ ਮੱਥੇ ਮੱਲਿਆ ਕਰਾਂਗਾ। ਕਹਿਓ ਉੱਠ ਬੰਧਨ ਕੀਨ ਬੁਲਾਰ। ਜੈ ਰਾਮ ਨੇ ਇਸ ਤਰ੍ਹਾਂ ਰਾਏ ਬੁਲਾਰ ਨੂੰ ਕਹਿ ਕੇ ਬਜ਼ੁਰਗ ਜਾਣ ਕੇ ਉੱਠਣ ਸਮੇਂ ਨਮਸ਼ਕਾਰ ਕੀਤੀ। ਹੋਏ ਬਿਦਾਸੁ ਨਿਕੇਤ ਸਿਧਾਨੋ। ਹਾਂ, ਰਾਏ ਬੁਲਾਰ ਪਾਸੋਂ ਵਿਦਾ ਹੋ ਕੇ ਆਪਣੀ ਪਤਨੀ ਨੂੰ ਲੈ ਕੇ ਆਪਣੇ ਘਰ ਵੱਲ ਨੂੰ ਚਲਾ ਗਿਆ। ਜੈ ਰਾਮ ਸੋਰਠਾ ਲੀਨ ਭਾਰ ਜਾ ਸਾਥ। ਆਪਣੀ ਪਤਨੀ ਨੂੰ ਨਾਲ ਲੈ ਲਿਆ ਜੈ ਰਾਮ ਨੇ। ਡੋਲੇ ਨਹਿ ਚੜਵਾਏ ਕਰ। ਇਸ ਤਰ੍ਹਾਂ ਜਿਹੜਾ ਸੋਹਣਾ ਡੋਲਾ ਉਹਦੇ ਤੇ ਚੜਵਾ ਲਿਆ ਹੈ। ਮਿਲ ਸ੍ਰੀ ਨਾਨਕ ਸਾਥ। ਉਸ ਤੋਂ ਬਾਅਦ ਜੈ ਰਾਮ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲਿਆ ਜੁੜਿਆ। ਸਾਸ ਸਸੁਰ ਕੋ ਨਮੋ ਕਰ। ਸੱਸ ਤ੍ਰਿਪਤਾ ਨੂੰ, ਸਹੁਰੇ ਕਾਲੂ ਜੀ ਨੂੰ, ਸੰਸਾਰ ਰੀਤੀ ਅਨੁਸਾਰ ਨੂੰ ਜੈ ਰਾਮ ਨੇ ਨਮਸਕਾਰ ਕੀਤੀ। ਸਨੇ ਸਨੇ ਪ੍ਰਸਥਾਨ। ਹੌਲੀ ਹੌਲੀ ਚੱਲੇ ਹਨ। ਯੁੱਧ ਦਾਸਨ ਕੇ ਘਰ ਗਏ। ਇਸ ਤਰ੍ਹਾਂ ਆਪਣੇ ਦਾਸਾਂ ਦੇ ਸਮੇਤ ਜੈ ਰਾਮ ਘਰ ਚਲਾ ਗਿਆ ਹੈ। ਸਿਮਰਤ ਸਤਤ ਬਖਾਨ। ਮਹਾਰਾਜ ਨੂੰ ਯਾਦ ਕਰਦਾ ਇਸ ਤਰ੍ਹਾਂ ਉਸਦੀ ਕਹਿੰਦਾ ਹੈ। ਸ੍ਰੀ ਨਾਨਕ ਕੋ ਦੰਪਤੀ। ਨਾਨਕ ਸਾਹਿਬ ਜੀ ਤੇ ਇਸੇ ਤਰ੍ਹਾਂ ਜਿਹੜੇ ਇੱਧਰ ਦੋਵੇਂ ਜੀ ਹੈ, ਜੈ ਰਾਮ ਤੇ ਨਾਨਕੀ, ਆਪੋ ਵਿੱਚ ਹੀ ਮਿਲ ਕੇ ਸਤਿਗੁਰੂ ਦਾ ਜਸ ਕਹਿੰਦੇ। ਸਵਈਆ ਤਾਂ ਪਸਚਾਤ ਰਹੇ ਜਸ ਭਾਤ। ਜਦੋਂ ਜਮੇ ਰਾਮ ਆਪਣੀ ਪਤਨੀ ਨੂੰ ਨਾਲ ਲੈ ਕੇ ਸੁਲਤਾਨਪੁਰ ਰਹੇ ਚਲਿਆ ਗਿਆ, ਉਸ ਤੋਂ ਬਾਅਦ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਰਹੇ। ਕਹੋ ਤਸ ਗਾਥ ਸੁਣੋ ਸੁਖ ਦਾਨੀ। ਇਹ ਸੁਖ ਦੇਣ ਵਾਲੇ ਗੁਰੂ ਅੰਗਦ ਸਾਹਿਬ ਜੀ, ਉਹ ਕਥਾ ਮੈਂ ਕਹਿਣਾ, ਤੁਸੀਂ ਸੁਣਾਓ। ਇਹ ਯੋਗ ਕੀ ਰੀਤ ਨਿਕੇਤ ਵਿਖੈ। ਕਹਿੰਦੇ ਆਪਣੇ ਘਰ ਦੇ ਵਿੱਚ ਹੀ ਯੋਗ ਅਭਿਆਸਿਆਂ ਵਾਲੀ, ਯੋਗ ਸਾਧਨਾ ਵਾਲੀ ਰੀਤੀ ਕਰਦੇ, ਭਾਵ ਇਸ ਤਰ੍ਹਾਂ ਅਭਿਆਸ ਕਰਦੇ, ਪਰਮੇਸ਼ਰ ਨਾਲ ਹੀ ਜੁੜੇ ਰਹਿੰਦੇ ਆਪ ਜੀ। ਵਰਤੈ ਨਿਰਲੇਪ ਵਿਖੇਪ ਤਹਾਨੀ। ਮਨ ਦੀ ਜਿਹੜੀ ਵਿਖੇਪ ਤਾਈ ਨੂੰ ਨਾਸ ਕਰਕੇ ਹਮੇਸ਼ਾ ਨਿਰਲੇਪ ਵਰਤਦੇ ਹਾਂ। ਜੈਸ ਵਿਦੇਹ ਰਹਿਓ ਗ੍ਰਿਸਤ ਆਸ਼ਰਮ। ਹੇ ਗੁਰੂ ਅੰਗਦ ਸਾਹਿਬ ਜੀ, ਜਿਸ ਤਰ੍ਹਾਂ ਜਿਹੜਾ ਜਨਕ ਰਾਜਾ ਹੈ ਉਹ ਗ੍ਰਿਸਤਾ ਸ਼ਰਮ ਦੇ ਵਿੱਚ ਰਹਿੰਦਾ, ਕਹਿੰਦੇ ਨਿਰਲੇਪ ਰਿਹਾ ਸੰਗ ਰਿਹਾ ਹੈ। ਹੈ ਅੱਜ ਲੋ ਪ੍ਰਤੱਛ ਕਹਾਣੀ। ਕਹਿੰਦੇ ਹੁਣ ਤੱਕ ਜਨਕ ਰਾਜੇ ਦੀ ਜਿਹੜੀ ਕਹਾਣੀ ਪ੍ਰਤੱਖ ਹੈ, ਸਾਰੇ ਲੋਕ ਕਹਿੰਦੇ ਵੀ ਜਿਹੜਾ ਜਨਕ ਰਾਜਾ ਸੀ ਘਰ ਵਿੱਚ ਗ੍ਰਸਤ ਵਿੱਚ ਰਹਿੰਦਿਆ ਹੋਇਆ ਹਮੇਸ਼ਾ ਨਿਰਲੇਪ ਰਿਹਾ ਅਸੰਗ ਰਿਹਾ ਹੈ। ਪਾਵਕ ਬੀਚ ਵਿਭੂਤ ਛਪੈ। ਉਹ ਇਸ ਤਰ੍ਹਾਂ ਦੀ ਇੱਕ ਵਾਰੀ ਉਹ ਇਹ ਜਨਕ ਰਾਜੇ ਦੀ ਜਿਹੜੀ ਨਿਰਲੇਪ ਅਸੰਗ ਕਿਵੇਂ ਰਿਹਾ ਉਹ ਵਾਰਤਾ ਆਉਂਦੀ ਹੈ। ਜਿਹੜਾ ਇਹ ਵਿਆਸ ਦਾ ਸੁਪੁੱਤਰ ਚੇਲਾ ਸੁਖਦੇਵ ਸੀ, ਇਹ ਜਦੋਂ ਪੜ੍ਹ ਲੱਗ ਗਿਆ, ਸਿਆਣਾ ਬਣ ਗਿਆ, ਅਤੇ ਫਿਰ ਵਿਆਸ ਕਹਿਣ ਲੱਗਿਆ ਵੀ ਹੁਣ ਤੂੰ ਜੇ ਹੋਰ ਕੋਈ ਸੰਸਾਰ ਦੀ ਸੋਝੀ ਲੈਣੀ ਹੈ, ਪਰਮਾਰਥ ਦੀ ਸਮਝ ਲੈਣੀ ਹੈ, ਦੋਹਾਂ ਵਿੱਚ ਸਿਆਣਾ ਬਣਨਾ ਹੈ, ਤਾਂ ਵੀ ਤੂੰ ਜਨਕ ਰਾਜੇ ਦੀ ਸੰਗਤ ਕਰ, ਉਹਦੇ ਕੋਲ ਜਾ ਕੇ ਰਹਿ। ਅਤੇ ਸੁਖਦੇਵ ਕਹਿਣ ਲੱਗਾ ਵੀ ਉਹ ਹੈ ਗ੍ਰਿਸਤੀ, ਗ੍ਰਿਸਤੀਆਂ ਕੋਲ ਪਰਮਾਰਥ ਕੀ ਹੋਣਾ, ਗਿਆਨ ਕੀ ਹੋਣਾ ਹੈ। ਚਲੋ ਵਿਵਹਾਰ ਤਾਂ ਉਹ ਜਾਣਦੇ ਹੁੰਦੇ ਰਾਜੇ ਮਹਾਰਾਜੇ। ਕਹਿਣ ਲੱਗਿਆ ਨਹੀਂ, ਜਿਹੜਾ ਕੁਛ ਤੈਨੂੰ ਉਹਦੇ ਕੋਲੋਂ ਹਾਸਲ ਹੋਵੇਗਾ ਮੇਰੇ ਕੋਲੋਂ ਨਹੀਂ ਹੋਣਾ ਹੈ, ਤੂੰ ਰਹਿ ਉਹਦੇ ਕੋਲ। ਪਰ ਇਹਨੂੰ ਆਪਣੇ ਪ੍ਰਗਟ ਪੁਣੇ ਦਾ ਮਾਣ ਸੀ ਵੀ ਮੈਂ ਅਤੀਤ ਸੰਗ ਪੜ੍ਹਿਆ ਲਿਖਿਆ ਹਾਂ, ਮੁਨੀ ਹਾਂ। ਉਹ ਇੱਕ ਗ੍ਰਿਸ਼ਤੀ ਬੰਦਾ ਰਾਜਾ, ਉਹ ਮੇਰੇ ਤੋਂ ਭਲਾ ਕਿਵੇਂ ਉੱਚੇ ਉੱਚਾ ਮਹਾਨ ਹੋ ਸਕਦਾ ਹੈ। ਅਤੇ ਚਲਿਆ ਤਾਂ ਗਿਆ ਅੰਦਰ, ਬੜਾ ਅਵਮਾਨ ਜੈ ਪ੍ਰਗਟ ਪੁਣੇ ਦਾ। ਉੱਧਰ ਰਾਜਾ ਹੁਣ ਜਨ ਗਿਆਨਵਾਨ ਸੀ, ਅਤੇ ਇਹਨੂੰ ਰਸਤੇ 'ਤੇ ਲਿਆਉਣੇ ਦਾ ਮਾਨ ਜਾ ਤੋੜਨ ਵਾਸਤੇ ਉਹਨੇ ਆਪਣੀ ਉਸ ਸ਼ਕਤੀ ਨਾਲ ਖੇਡ ਜੀ ਵਰਤਾ ਦਿੱਤੀ। ਉਸ ਵੇਲੇ ਇਸ ਨੂੰ ਆਪਣੇ ਕੋਲ ਬੁਲਾ ਲਿਆ ਹੈ, ਅਤੇ ਆਪਣੀ ਚਿੱਪੀ ਜੀ ਔਰ ਜਿਹੜਾ ਕੋਈ ਡੰਡਾ ਡੁੰਡਾ ਜਿਹਾ ਜਿਹੜੀ ਉੱਪਰ ਲੋਈ ਲੋਈ ਜੀ ਲੈਣ ਵਾਲੀ, ਉਹ ਰੱਖ ਰੁੱਖ ਕੇ ਜਨਕ ਰਾਜੇ ਦੇ ਕੋਲ ਚਲਿਆ ਗਿਆ। ਦਰਵਾਜ਼ੇ 'ਤੇ ਬਾਹਰ ਰੱਖ ਕੇ ਨਾ ਬਰਗਤ ਅੰਦਰ ਚਲਿਆ ਗਿਆ ਹੈ। ਅਤੇ ਉਸ ਵੇਲੇ ਬਚਨ ਬਲਾਸ ਸ਼ੁਰੂ ਹੋ ਗਏ। ਇਹ ਉਹ ਕਿਸੇ ਦਾਸ ਨੇ ਆ ਕੇ ਆਖਿਆ ਵੀ ਜਨਕ ਰਾਜਾ, ਤੁਹਾਡੇ ਤਾਂ ਮੰਦਰਾਂ ਨੂੰ ਅੱਗ ਲੱਗ ਗਈ ਹੈ, ਸਣ ਲੱਗ ਪਏ ਹੈ, ਕੋਈ ਯਤਨ ਉਪਰਾਲਾ ਹਰੋ ਬਚਾਓ ਕਰੋ, ਨਹੀਂ ਤਾਂ ਸਭ ਕੁਛ ਮੰਦਰਾਂ ਵਿੱਚ ਪਿਆ ਸੜ ਮੱਚ ਜਾਊਗਾ। ਅਤੇ ਉਹ ਚਨਕ ਰਾਜਾ ਹੁਣ ਉਪਰਾਮ ਸੀ, ਘਰ ਵਿੱਚ ਰਹਿੰਦਾ ਨਲੇਪ ਸੀ, ਕੋਈ ਅਸਰ ਨਾ ਉਹਦੇ 'ਤੇ ਹੋਇਆ। ਅਤੇ ਜਿਹੜਾ ਸੁਖਦੇਵ ਸੁਣੀ ਸੀ, ਇਹ ਫਿਰ ਉੱਠਣ ਲੱਗਿਆ ਜਨਕ ਰਾਜੇ ਕੋਲੋਂ, ਚੱਲਣ ਲੱਗਿਆ। ਜਨਕ ਰਾਜੇ ਨੇ ਕਿਹਾ, ਕਹਿੰਦੇ ਵੀ ਕੀ ਗੱਲ ਹੈ, ਕਿਉਂ ਚੱਲ ਪਏ? ਕਹਿੰਦਾ ਵੀ ਆਹ ਦੱਸ ਦੱਸ ਵੀ ਮੰਦਰਾਂ ਨੂੰ ਅੱਗ ਲੱਗ ਗਈ ਹੈ, ਵੀ ਸਭ ਕੁਛ ਸਰ ਮੱਚ ਜਾਊਗਾ, ਮੇਰੀ ਦਰਵਾਜ਼ੇ ਦੇ ਨਾਲ ਹੀ ਉੱਥੇ ਚਿੱਪੀ ਪਈ ਹੈ, ਲੰਗੋਟੀ ਪਈ ਹੈ, ਹੋਰ ਪਿਆ ਭੂਰੀ ਭਾਰੀ ਜੀ, ਕਿਤੇ ਵਿੱਚ ਨਾ ਸੜ ਜੇ। ਅਤੇ ਮੈਂ ਇਸ ਕਰਕੇ ਉਹ ਚੱਲਿਆ ਵੀ ਉਹ ਮੈਨੂੰ ਪਾਸੇ ਕਰਿਆ। ਉਹ ਵਿਆਸ ਕੇ ਕਹਿੰਦਾ ਵੀ ਗ੍ਰਿਸ਼ਤੀ ਤੂੰ ਹੈ ਕਿ ਗ੍ਰਿਸ਼ਤੀ ਮੈਂ? ਤੂੰ ਫਸਿਆ ਪਿਆ ਨਾ ਲੰਗੋਟੀ ਵਿੱਚ ਅਤੇ ਤੂੰ ਬੀ ਵਿੱਚ ਗਏ, ਮੈਂ ਆ ਸਾਰੇ ਮੰਦਰ ਸਰੀ ਜਾਂਦੇ, ਮੈਂ ਤਾਂ ਬੋਝ ਨਾ ਬੈਠਾ। ਇਹ ਸੜਦਾ ਸੜੇ ਨੇ ਸੜਨਾ ਹੀ ਹੈ, ਸਰੀਰ ਨੇ ਵੀ ਮੱਚਣਾ ਹੀ ਇੱਕ ਦਿਨ ਲੱਕੜਾਂ 'ਚ, ਜੇ ਆ ਮਕਾਨ ਲੜ ਗਏ ਤਾਂ ਫਿਰ ਕੀ ਹੈ? ਇਸ ਕਰਕੇ ਮੈਂ ਨਿਰਮੋਹ ਹੈ, ਨਿਰਲੇਪ ਹੈ, ਤੂੰ ਬਰਖਤ ਬਣ ਕੇ ਫੇਰਾ ਲੈ। ਜੇ ਲੰਗੋਟੀ ਵਿੱਚ ਫਸਿਆ ਪਿਆ ਢਿੱਲੇ ਜੇ ਬੁੱਲ ਕਰ ਲਏ ਗੱਲ ਤਾਂ ਠੀਕ ਕਹਿੰਦਾ, ਇਹਦੇ ਮੰਦਰ ਸਰੀ ਜਾਂਦੇ ਆ, ਸਾਰਾ ਘਰ ਵਿੱਚ ਜੋ ਪਿਆ ਉਹ ਸਰੀ ਮੱਚ ਜਾਂਦਾ ਹੈ, ਨਿਰਲੇਪ ਬੈਠਾ ਹੈ, ਅਤੇ ਮੈਂ ਆਪਣੀ ਸੋਟੀ ਲੰਗੋਰੀ ਪਿੱਛੇ ਭੱਜਦਾ ਹੈ। ਇਸ ਕਰਕੇ ਇੱਥੇ ਉਹ ਭਾਈ ਬਾਲਾ ਜੀ ਇਹ ਦ੍ਰਿਸ਼ਟਾਂਤ ਪ੍ਰਮਾਣ ਦਿੰਦੇ ਸਾਖੀ ਸੁਣਾਉਂਦੇ ਵੀ ਜਿਸ ਤਰ੍ਹਾਂ ਉਹ ਵਧੇਰੇ ਜਨਕ ਰਾਜਾ ਘਰ ਵਿੱਚ ਰਹਿੰਦਾ, ਕਿਸ਼ਤ ਵਿੱਚ ਰਹਿੰਦਿਆਂ ਕਹਿੰਦੇ ਉਹ ਨਿਰਲੇਪ ਰਿਹਾ ਸੀ। ਕਹਿੰਦੇ ਅੱਜ ਤੱਕ ਉਹਦੀ ਕਹਾਣੀ ਹੈ ਵੀ ਰਾਜਾ ਜਨਕ ਬਈ ਉਹ ਨਿਰਲੇਪ ਰਿਹਾ, ਸੰਗ ਰਿਹਾ, ਘਰ ਦੇ ਮੋਹ ਪਰਿਵਾਰ ਵਿੱਚ ਰਾਜਭਾਗ ਦੇ ਜੰਜਾਲ ਵਿੱਚ ਨਹੀਂ ਫਸਿਆ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਵੀ ਆਪਣੇ ਘਰ ਵਿੱਚ ਰਹਿ ਕੇ ਗ੍ਰਿਸ਼ਤੀ ਬਣ ਕੇ ਮੋਹ ਵਿੱਚ ਨਹੀਂ ਫਸੇ ਹਨ। ਪਾਵਕ ਬੀਚ ਵਿਭੂਤ ਛਪੈ, ਜਿਸ ਤਰ੍ਹਾਂ ਅੱਗ ਦੇ ਵਿੱਚ ਜਿਹੜੀ ਵਿਭੂਤੀ ਸੁਆਹ, ਉਹਦੇ ਵਿੱਚ ਜਿਹੜੀ ਅੱਗ ਹੈ ਉਹ ਹਮੇਸ਼ਾ ਗੋਤ ਜੀ ਰਹਿੰਦੀ ਹੈ। ਤਿਵ ਰਾਖੀ ਛਪਾਏ ਕਲਾ ਗੁਣ ਖਾਨੀ, ਐਵੇਂ ਗੁਣਾਂ ਦੇ ਖਾਣ ਸਤਿਗੁਰੂ ਨੇ ਆਪਣੇ ਸਰੀਰ ਦੇ ਵਿੱਚ ਜਿੰਨੀ ਕਹਿੰਦੇ ਤਾਕਤ ਹੈ ਉਹਨੂੰ ਲੁਕੋ ਕੇ ਰੱਖਿਆ, ਜਿਣਾਉਂਦੇ ਹੀ ਨਹੀਂ ਕਿਸੇ ਨੂੰ। ਪਿਓ ਭਾਵੇਂ ਗਾਲਾਂ ਕੱਢਦਾ, ਬੁਰਾ ਭਲਾ ਕਹਿੰਦਾ, ਨਹੀਂ ਤਾਂ ਸਮਰੱਥ ਗੁਰੂ ਸੀ। ਮਾੜਾ ਜਿਹਾ ਬਚਨ ਕਹਿੰਦੇ ਕਾਲੂ ਹੁਣੀ ਕਿਧਰੇ ਉੱਡ ਜਾਂਦੇ, ਪਰ ਉਹ ਨਹੀਂ, ਜਿਵੇਂ ਉਹ ਸਾਰਾ ਕੁਛ ਛਪਾਇਆ ਹੈ ਵੀ ਅਸੀਂ ਪੁੱਤਰ ਬਣ ਕੇ ਇਹਦਾ ਬੰਦ ਦਿਖਾ ਰਹੇ ਹਾਂ। ਉਹ ਕਾਲਣਾ ਕਮਾਈ ਕੀਤੀ ਹੈ, ਇੱਛਾ ਸੀ ਮੇਰੇ ਘਰ ਦੇ ਵਿੱਚ ਭਗਵਾਨ ਪੈਦਾ ਹੋਣ, ਮੇਰਾ ਨਾਂ ਕੁਲ ਦਾ ਰੋਸ਼ਨ ਹੋਵੇ, ਇਸ ਕਰਕੇ ਸਵਾਂਗ ਜਾ ਧਾਰਿਆ ਹੈ, ਪੁੱਤਰ ਬਣ ਕੇ ਰਹਿ ਰਿਹਾ, ਉਸੇ ਤਰ੍ਹਾਂ ਹੀ ਕਰਕਰਾ ਰਹੇ। ਮਹਾਰਾਜ ਨੇ ਸਾਰੀਆਂ ਸ਼ਕਤੀਆਂ ਨੂੰ ਕਹਿੰਦੇ ਲੁਕੋਇਆ ਹੋਇਆ ਹੈ, ਸੋਰਠਾ ਲੱਖ ਨਾ ਸਕਹਿ ਅਨਜਾਨ, ਜਿਹੜਾ ਬੇਸਮਝ ਬੰਦਾ ਉਹ ਤਾਂ ਜਾਣ ਹੀ ਨਹੀਂ ਸਕਦਾ ਹੈ। ਪਕ ਹੈ ਸੇ ਅਸਮਿਲ ਪਰਸ ਪਰ ਆਪੋ ਵਿੱਚ ਹੀ ਮਿਲ ਕੇ ਨਾ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਇਉਂ ਬਕਵਾਸ ਮਾਰਦੇ, ਕਾਜ ਕਠਨ ਜਗ ਜਾਨ। ਵੀ ਜਿਹੜਾ ਗੁਰੂ ਨਾਨਕ ਹੈ ਨਾ ਸੰਸਾਰ ਦੇ ਕੰਮਾਂ ਨੂੰ ਔਖੇ ਜੇ ਸਮਝ ਕੇ ਜਾਣ ਕੇ, ਬਿਨ ਮਤ ਹੋਏ ਨ ਆਵਈ, ਕਿਉਂਕਿ ਇਹਨਾਂ ਨੂੰ ਅਕਲ ਮਤ ਹੈ ਨਹੀਂ ਗੀ ਹੈ। ਅਕਲ ਮਤ ਤੋਂ ਬਿਨਾਂ ਕਹਿੰਦੇ ਜਿਹੜੇ ਕੰਮ ਹੈ ਕਰਨੇ ਨਹੀਂ ਆਉਂਦੇ ਹੈ, ਇਸ ਕਰਕੇ ਔਖੇ ਜੇ ਕੰਮ ਸੰਸਾਰ ਦੇ ਜਾਣ ਕੇ ਇਹ ਹੁਣ ਕਹਿੰਦੇ ਪਾਸੇ ਹੀ ਰਹਿੰਦਾ ਹੈ। ਸ੍ਰੀ ਬੇਦੀ ਕੁਲ ਚੰਦ, ਕਿਉਂ ਜੋ ਬੇਦੀਆਂ ਦੇ ਕੁਲ ਦੇ ਚੰਦਰਮਾ ਰੂਪ ਸਤਿਗੁਰੂ ਹੈ। ਰਹਿਤ ਸਮਾਨ ਸੁਭਾਏ ਮੈਂ, ਇਹੋ ਜਿਹੀਆਂ ਗੱਲਾਂ ਜਿਹੀਆਂ ਬਕਵਾਸ ਦੀਆਂ ਸੁਣ ਕੇ ਸਦਾ ਸੁਭਾਅ ਆਪਣੀ ਮੌਜ ਵਿੱਚ ਹੀ ਰਹਿੰਦੇ, ਕੋਈ ਅਸਰ ਨਹੀਂ ਉਹਨਾਂ ਤੇ। ਕਮਲਨ ਸੇ ਮਤ ਮੰਦ, ਜਿਹੜੇ ਭੈੜੀ ਮਤ ਵਾਲੇ ਆ ਉਹ ਕਮਲ ਵਰਗੇ ਹੈ, ਜਿਵੇਂ ਉਹ ਚੰਦਰਮਾ ਨੂੰ ਦੇਖ ਕੇ ਕਮਲ ਮੁਰਝਾ ਜਾਂਦੇ ਹੈ। ਕਹਿੰਦੇ ਮਹਾਰਾਜ ਨੂੰ ਦੇਖ ਕੇ ਜਿਹੜੇ ਅਕਲ ਬੇਅਕਲ ਲੋਕ ਮੁਰਝਾਏ ਰਹਿੰਦੇ ਹੈ, ਉਹ ਖਿੜਦੇ ਨਹੀਂ, ਖੁਸ਼ ਨਹੀਂ ਹੁੰਦੇ ਹਨ। ਕੈਸੇ ਸਕ ਹੈ ਪਛਾਣ ਸੋ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੂੰ ਕਿਵੇਂ ਉਹ ਪਛਾਣ ਸਕਣ, ਵੀ ਇਹ ਤਾਂ ਆਪ ਨਰੈਣ ਕਲਾ ਧਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਰ ਜਗ ਮੰਡਲ ਕਰਿਓ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਲ ਪਨੋਆ। ਵੀ ਉਹ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਕੋਈ ਪਛਾਣ ਸਕਣ, ਜਿਹੜੇ ਕਹਿੰਦੇ ਕਮਲ ਵਾਂਗੂ ਮੁਰਝਾਏ ਹੋਏ ਆ, ਬੰਦ ਹੋਏ ਹੋਏ ਆ, ਬੇਮੁਖ ਲੋਕ ਹਨ। ਧਰਮ ਤੁਰੀਨ ਅਗਾਧ, ਗੁਰੂ ਨਾਨਕ ਸਾਹਿਬ ਜੀ ਧਰਮ ਦੇ ਕਹਿੰਦੇ ਤੁਰਾਰੂ ਹੱਥ ਧੋ ਰਹਿਤ ਹਨ। ਅਸਵਿਧ ਸਮਾਂ ਬਿਤਾਵ, ਇਸ ਤਰ੍ਹਾਂ ਕਹਿੰਦੇ ਲੋਕਾਂ ਦਾ ਬਕਵਾਸ ਜਾਂ ਸੁਣ ਕੇ ਕੋਈ ਅਸਰ ਨਹੀਂ, ਆਪਣਾ ਸਮਾਂ ਬਤੀਤ ਕਰਦੇ। ਚੱਲ ਕਰ ਆਇਓ ਸਾਧ, ਇੱਕ ਦਿਨ ਦੀ ਗੱਲ ਹੈ, ਬਾਹਰੋਂ ਕੋਈ ਸਾਧੂ ਚੱਲ ਕੇ ਰਾਏ ਭੋਏ ਦੀ ਤਲਵੰਡੀ ਆ ਪਹੁੰਚਿਆ। ਇੱਕ ਦਿਵਸ ਤਲਵੰਡ ਕਾ, ਗੱਲ ਹੈ ਤਲਵੰਡੀ ਵਿੱਚ, ਕਬਿਤ ਰੀਤ ਤਨ ਸੰਤ ਕੀ ਅਤੀਤ, ਬੈਠੇ ਬੈਠੋ ਆਨ ਇੱਕ, ਸਰੀਰ ਦੇ ਉੱਪਰ ਸਾਧੂਆਂ ਵਾਲੀ ਉਹਦੀ ਰੀਤੀ ਹੈ, ਕਹਾਉਂਦਾ ਭਾਵੇਂ ਅਤੀਤ ਹੈ ਭਾਵੇਂ ਹੈ ਲੱਭੀ ਲਾਲਚੀ ਸੀ, ਉਹ ਆ ਕੇ ਬੈਠਿਆ ਹੈ। ਨਗਰ ਵਹਿਰ ਬਾਰ ਆਸਨ ਡਸਾਏ ਕੇ, ਆਏ ਭੋਏ ਦੀ ਤਲਵੰਡੀ ਤੋਂ ਬਾਹਰ ਬਾਰ ਚੰਗਾ ਵਧੀਆ ਆਸਨ ਜਿਹਾ ਵਿਛਾ ਕੇ ਬੈਠ ਗਿਆ ਏ ਸੰਤ। ਤਾਹੀ ਸਮੇਂ ਸਹਿਜ ਸੁਭਾਏ ਗਏ ਨਾਨਕ ਜੀ, ਉਸੇ ਸਮੇਂ ਕਹਿੰਦੇ ਸੁਤੇ ਸਵਾ ਗੁਰੂ ਨਾਨਕ ਸਾਹਿਬ ਜੀ ਉਧਰ ਨੂੰ ਕਿਤੇ ਚਲੇ ਗਏ। ਵੈਸੇ ਕਰਤਾਰ ਕਰਤਾਰ ਤਾਂ ਸੁਣਾਈਏ, ਉਹ ਸਾਧੂ ਨੂੰ ਵੀ ਸਤ ਕਰਤਾਰ ਤਨ ਕਰਤਾਰ ਇਉਂ ਬਚਨ ਸੁਣਾ ਕੇ ਉਹਦੇ ਕੋਲ ਜਾ ਬੈਠੇ। ਹਾਂ, ਕੰਚਨ ਕੀ ਮੁੰਦਰਗਾ ਸੁਹਾਏ ਸ਼ਦਰ ਅੰਗੂਰੀ ਮੈਂ, ਉਸ ਵੇਲੇ ਮਹਾਰਾਜ ਦੇ ਕਹਿੰਦੇ ਜਿਹੜੀ ਹੱਥ ਦੀ ਚੀਚੀ ਜੀ ਹੈ ਉਹਦੇ ਸੋਨੇ ਦੀ ਇੱਕ ਮੁੰਦਰੀ ਜੀ ਸੋਭਰੀ ਸੀ। ਲੋਟਾ ਹੱਥ ਲੀਏ ਉਹ ਪਕਾਰੀ ਜੇ ਸੁਭਾਏ ਕੇ, ਆਪਣੇ ਹੱਥ ਵਿੱਚ ਮਹਾਰਾਜ ਦੇ ਲੋਟਾ ਜਾ ਲਿਆ ਹੋਇਆ ਸੀ, ਸੋਨੇ ਦੀ ਮੁੰਦਰੀ ਜੀ ਚੀਚੀ ਵਿੱਚ ਪਾਈ ਸੀ। ਉਹ ਸੁਤੇ ਸਿਰ ਦੀ ਜਿਹੜੇ ਗੁਰੂ ਨਾਨਕ ਸਾਹਿਬ ਪਰਪਕਾਰੀ ਹੈ ਇਹ ਸਾਧੂ ਦੇ ਕੋਲ ਜਾ ਬੈਠੇ, ਸਤ ਕਰਤਾਰ ਧੰਨ ਕਰਤਾਰ ਕਹਿ ਕੇ। ਬੂਝਤ ਅਤੀਤ ਕੌਣ ਨਾਮ ਤੋ ਬਰਨ ਰੀਤ, ਜਿਹੜਾ ਬ੍ਰਗਤ ਸੰਤ ਹੈ ਨਾ ਉਹ ਪੁੱਛਣ ਲੱਗਿਆ ਤੁਹਾਡਾ ਨਾਮ ਵੀ ਕੀ ਹੈ ਜੀ, ਤੁਹਾਡੇ ਵਰਨ ਦੀ ਰੀਤੀ ਮਰਜ਼ਾਦਾ ਕੀ ਹੈ। ਕਹੋ ਪਰ ਤੀਤ ਨਿਜ ਚੀਤ ਕੀ ਜਨਾਇਕ, ਆਪਣੇ ਚਿਰ ਦੀ ਜਿਹੜੀ ਪ੍ਰਤੀਤੀ ਹੈ ਵੀ ਕਿਹਦੇ ਤੇ ਤੁਸੀਂ ਭਰੋਸਾ ਰੱਖਦੇ ਹੋ, ਕਿਹੜੇ ਮਤ ਤੇ ਯਕੀਨ ਰੱਖਦੇ ਹੋ, ਉਹ ਸਾਰਾ ਮੈਨੂੰ ਕਹਿੰਦੇ ਅੰਦਲਾ ਖੋਲ ਕੇ ਦੱਸੋ ਜੀ। ਨਾਨਕ ਹੈ ਨਾਮ ਨਿਰੰਕਾਰੀ ਤਨ ਵੇਖ ਜਾਣ, ਮਹਾਰਾਜ ਕਹਿੰਦੇ ਵੀ ਸਾਧੂਆ ਸਾਡਾ ਨਾਮ ਨਾਨਕ ਹੈ, ਨਿਰੰਕਾਰ ਨੇ ਜਿਵੇਂ ਸਰੀਰ ਤੇ ਕਹਿੰਦੇ ਲਿਬਾਸ ਬਖਸ਼ਿਆ ਭੇਖ ਬਖਸ਼ਿਆ ਉਹੇ ਜਿਹਾ ਅਸੀਂ ਧਾਰਿਆ ਹੈ, ਭਾਵ ਜਿਵੇਂ ਵਾਹਿਗੁਰੂ ਨੇ ਸਰੀਰ ਬਖਸ਼ਿਆ ਉਸੇ ਤਰ੍ਹਾਂ ਦਾ ਹੈ, ਅਸੀਂ ਕੋਈ ਤੇਰੇ ਵਾਂਗੂ ਜਟਾਵਾਂ ਜਿਹੀਆਂ ਨੇ ਬਣਾਈਆਂ, ਜਾਂ ਜਿਵੇਂ ਕੋਈ ਘੋਣ ਮੋਣ ਜਿਹੇ ਹੋ ਜਾਂਦੇ ਆਉਣੀ ਹੋਏ ਹਾਂ, ਜਿਹੋ ਜਿਹਾ ਵਾਹਿਗੁਰੂ ਨੇ ਸਰੀਰ ਬਖਸ਼ਿਆ ਹੋਇਆ ਜਾਂ ਅਸੀਂ ਸੰਭਾਲ ਕੇ ਰੱਖਿਆ ਹੋਇਆ। ਖੱਤਰੀ ਕੀ ਜਾਤ ਗੋਤ ਬੇਦੀ ਮਾਂ ਮਚਾਨੀ ਹੈ। ਹਾਂ, ਖੱਤਰੀਆਂ ਦੀ ਜਾਤ ਹੈ, ਬੇਦੀਆਂ ਦਾ ਵੰਸ਼ ਹੈ, ਉਹ ਜਾਣ ਲਈਏ ਸਾਡਾ। ਕਹੇ ਸੰਤ ਵਾਕ ਤੁਮ ਆਪ ਨਿਰੰਕਾਰੀ ਭਏ। ਉਹ ਜਿਹੜਾ ਸੰਤ ਹੈ ਤਰਕ ਜੀ ਮਾਰ ਕੇ ਕਹਿਣ ਲੱਗਿਆ ਤੁਸੀਂ ਆਪ ਹੀ ਨਿਰੰਕਾਰ ਬਣ ਗਏ ਹੋ। ਉੱਤਰ ਬਤਾਏ ਹਮ ਕੌਣ ਤੇ ਪ੍ਰਸੀਨੀ ਹੈ। ਇਹਦਾ ਜਵਾਬ ਦੱਸੀਏ ਅਸੀਂ ਕਿਹੜੇ ਪ੍ਰਮਾਣ ਕਰਕੇ ਬਈ ਇਸ ਤਰ੍ਹਾਂ ਮੰਨੀਏ ਵੀ ਤੁਸੀਂ ਨਿਰੰਕਾਰ ਹੋ। ਰਾਵਰ ਤੋਂ ਸੰਤ ਰੂਪ ਮਤੋ ਹੈ ਅਨੂਪ ਸ਼ੁਭ। ਮਹਾਰਾਜ ਕਹਿੰਦੇ ਵੀ ਆਪ ਤਾਂ ਸੰਤ ਰੂਪ ਹੈ, ਤੁਹਾਡਾ ਬੜਾ ਅਨੂਪ ਰਹਿਤ ਚੰਗਾ ਮਤ ਹੈ। ਭਏ ਨਿਰੰਕਾਰ ਹੂੰ ਕੇ ਭੇਦ ਨਾ ਪਛਾਣੀਏ। ਹਾਂ, ਕਹਿੰਦੇ ਜਿਵੇਂ ਤੁਸੀਂ ਨਿਰੰਕਾਰ ਦੇ ਬਣ ਗਏ ਹੋ, ਭੇਦ ਨੀ ਪਛਾਣੀਏ, ਇਸੇ ਤਰ੍ਹਾਂ ਅਸੀਂ ਵਾਹਿਗੁਰੂ ਨਿਰੰਕਾਰ ਦੇ ਬਣ ਗਏ ਹਾਂ। ਐਸੇ ਕਹਿ ਵਾਕ ਲੀਨੀ ਕਰ ਤੇ ਉਤਾਰ ਛਾਪ। ਫਿਰ ਉਹਦੇ ਅੰਦਰ ਸ਼ੀਸ਼ਾ ਸੀ ਵੀ ਆ ਜਿਹੜੀ ਸੋਨੇ ਦੀ ਮੁੰਦਰੀ ਜੀ ਤੇ ਆ ਲੁੱਟਾ ਜਾ ਮਹਾਰਾਜ ਮੈਨੂੰ ਦੇ ਦੇਣ। ਉਹ ਜਾਣ ਕੇ ਝੱਟ ਪੱਟ ਮਹਾਰਾਜ ਨੇ ਆਪਣੇ ਹੱਥਾਂ ਤੋਂ ਛਾਪ ਜੀ ਲਾ ਲੈਣਾ ਕੀਤੀ ਹੈ। ਲੁੱਟ ਕੇ ਸਮੇਤ ਤਾਂ ਇਹ ਦੀਨੀ ਸੁੱਖ ਦਾਨੀ ਹੈ। ਸੁੱਖ ਦੇਣ ਵਾਲੇ ਸਤਿਗੁਰੂ ਨੇ ਲੁੱਟੇ ਦੇ ਸਮੇਤ ਹੀ ਉਹਨੂੰ ਛਾਪ ਜੀ ਦੇ ਦਿੱਤੀ, ਮੁੰਦਰੀ ਜੀ ਦੇ ਦਿੱਤੀ। ਕਹੇ ਪੁੰਨ ਸੰਤ ਹਾਂ ਮੈਂ ਪਹੁੰਚੀ ਸੋ ਲੇ ਹੋਆ। ਮੰਦਰੋਂ ਤਾਂ ਚਾਹੁੰਦਾ ਸੀ, ਉੱਪਰੋਂ ਉੱਪਰੋਂ ਸੰਤ ਕਹਿਣ ਲੱਗਿਆ ਜੀ ਸਾਨੂੰ ਪਹੁੰਚ ਗਈ ਛਾਪ, ਪਹੁੰਚ ਗਿਆ ਲੁੱਟਾ, ਹੁਣ ਤੁਸੀਂ ਇਹਨੂੰ ਵਾਪਸ ਲੈ ਲਓ। ਨਹੀਂ ਮੋਹ ਕਾਮ ਨਿਜ ਧਾਮ ਲੈ ਸਿਧਾਈ। ਕਿਉਂਕਿ ਮਹਾਰਾਜ ਸੀ ਤਾਂ ਸਾਧੂ ਸੰਤ ਪ੍ਰਗਟ ਹੁੰਦੇ, ਸਾਡੇ ਮੁੰਦਰੀ ਕਿਸ ਕੰਮ ਹੈ ਤੇ ਆਪਣੇ ਘਰ ਵਿੱਚ ਹੀ ਲੈ ਕੇ ਚਲੀਏ ਜਾਈਏ। ਇੱਕ ਵਾਰ ਦੇ ਕਰ ਤਾਹੇ ਕੋ ਸੋਲੇ ਹੈ ਹਮ। ਮਹਾਰਾਜ ਕਹਿੰਦੇ ਇੱਕ ਵਾਰੀ ਕਿਸੇ ਨੂੰ ਅਸੀਂ ਦੇ ਦਈਏ ਫਿਰ ਉਹਨੂੰ ਭਲਾ ਵਾਪਸ ਕਰ ਲਈਏ ਜੇ ਭਲਾ। ਦੇਤ ਕਰ ਲੇਤ ਜੌਨ ਧਰਮ ਲਜਾਈਏ। ਜਿਹੜਾ ਪਹਿਲਾਂ ਹੱਥਾਂ ਨਾਲ ਕਿਸੇ ਨੂੰ ਕੋਈ ਚੀਜ਼ ਦੇ ਦਿੰਦਾ ਫਿਰ ਉਹ ਆਪਣੇ ਧਰਮ ਨੂੰ ਲਿਆਵਾਨ ਕਰਦਾ, ਪਾਪ ਪੁੰਨ ਕਰਕੇ ਫਿਰ ਉਹਨੂੰ ਸ਼ਰਮ ਆਉਣੀ ਹੈ ਜਿਹੜਾ ਲੈ ਕੇ ਵਾਪਸ ਕਰ ਦਿੰਦਾ ਹੈ। ਹੋਏ ਕਹਿ ਪ੍ਰਸੰਨ ਸੰਤ ਕਹਿਤ ਪ੍ਰਸੰਨ ਵੇਖ। ਉਹ ਸਵੇਰੇ ਫਿਰ ਪ੍ਰਸੰਨ ਹੋ ਕੇ ਸਾਧੂ ਕਹਿਣ ਲੱਗਿਆ ਤੁਸੀਂ ਤਾਂ ਗੋਤ ਰੂਪ ਲਿਬਾਸ ਵਿੱਚ ਹੋ ਕੇ ਗੋਤ ਰੂਪ ਵਿੱਚ ਹੋ ਕੇ ਲੇਤ ਕਰਤਾਰ ਸੁਧ ਐਸ ਜਾਣ ਪਾਈ। ਮੈਂ ਤਾਂ ਉਹ ਜਾਣ ਲਿਆ ਵੀ ਕਰਤਾਰ ਹੀ ਕਹਿੰਦੇ ਸਾਡੇ ਵਰਗਿਆਂ ਦੀਆਂ ਲਾਲਚੀਆਂ ਦੀਆਂ ਖਬਰਾਂ ਸਾਰਾ ਲੈਂਦਾ ਫਿਰਦਾ, ਸਾਨੂੰ ਲੋਟੇ ਤੇ ਛਾਪਾਂ ਦਿੰਦਾ ਫਿਰਦਾ, ਉਹ ਕਰਤਾਰੀ। ਸੰਤ ਤਾਂ ਬਚਲਿਓ ਗਇਓ ਨਾਨਕ ਸਦਨ ਆਇਓ। ਸਾਧੂ ਤਾਂ ਲੋਟਾ ਤੇ ਛਾਪ ਲੈ ਕੇ ਉੱਥੋਂ ਚਲਿਆ ਗਿਆ, ਗੁਰੂ ਨਾਨਕ ਸਾਹਿਬ ਜੀ ਆਪਣੇ ਘਰ ਵੱਲ ਨੂੰ ਆ ਗਏ। ਸੁੰਦਰ ਬਦਨ ਨਿਜ ਸਿੱਖ ਸੁਖ ਦਾਈਏ। ਉਹ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਲੇ ਹੈ ਜਿਨ੍ਹਾਂ ਦਾ ਮੁਖੜਾ ਬੜਾ ਸੁੰਦਰ ਹੈ। ਕਾਲੂਕਾਰ ਦੇਖ ਕਹਿਓ ਕੋਪ ਮੈਂ ਵਿਸੇਕ ਮੁਖ। ਕਾਲੂ ਜੀ ਨੇ ਹੱਥ ਵੇ ਦੇ ਕਰਕੇ ਗੁੱਸੇ ਵਿੱਚ ਵਿਸ਼ੇਸ਼ ਕਰਕੇ ਫਿਰ ਕਿਹਾ ਮੁਖ ਭਾਖ ਦੁਰ ਬਾਚ ਆਪ ਸਾਚ ਕਹੋ ਮੋਹ ਕੋ। ਕੁੱਟੇ ਬਚਨ ਕਹਿਣ ਲੱਗਾ, ਕਹਿੰਦੇ ਉਹ ਗੁਰੂ ਨਾਨਕ ਸਾਹਿਬ ਸੱਚੋ ਸੱਚ ਤੂੰ ਮੈਨੂੰ ਕਹਿ ਦੱਸ। ਲੋਟਾ ਤੈਂ ਗਵਾਏ ਛਾਪ ਦੀਨੀ ਕੌਣ ਜਾਏ ਸੁੱਤ। ਲੋਟਾ ਕਿਹਨੂੰ ਕੰਧਾ ਕੇ ਤੂੰ ਦੇ ਦਿੱਤਾ ਹੈ ਤੇ ਆ ਛਾਪ ਜੀ ਕਿਹਨੂੰ ਦੇ ਕੇ ਗਵਾ ਦਿੱਤੀ ਪੁੱਤਰ। ਸਦਾ ਦੁੱਖ ਦਾਏ ਮਤ ਆਵਤ ਨ ਤੋਹ ਕੋ। ਹਮੇਸ਼ਾ ਮੈਨੂੰ ਤੂੰ ਦੁੱਖ ਦੇਣ ਵਾਲਾ ਰਿਹਾ, ਤੈਨੂੰ ਮਾੜਾ ਮੋਟਾ ਵੀ ਅਕਲ ਮਤ ਨਹੀਂ ਆਉਂਦੀ। ਕਹਾ ਲਾ ਪੁਕਾਰ ਨਹਿਲੀਨ ਤੈਂ ਸੰਭਾਰੋ। ਕਹਿੰਦੇ ਕਿੱਥੋਂ ਤਿਕਰ ਮੈਂ ਇਸ ਤਰ੍ਹਾਂ ਉੱਚੀ ਉੱਚੀ ਬੋਲ ਕੇ ਕਿਹਾ, ਤੂੰ ਕਹਿੰਦੇ ਜਿਹੜਾ ਲਿਆ ਉਹਨੂੰ ਸੰਭਾਲਦਾ ਨਹੀਂ ਹੈ। ਭੌਣ ਕੀ ਨਿਆ ਉਜਾਰ ਮੁਰ ਕਹਿਓ ਜੇ ਨਾ ਪੋਹ ਕੋ। ਕਹਿੰਦੇ ਤੂੰ ਮੇਰਾ ਘਰ ਉਜਾੜ ਸੁੱਟਿਆ ਹੈ, ਮੇਰਾ ਕਹਿਆ ਤੈਨੂੰ ਕੋਈ ਪੋਹਦਾ ਹੀ ਨਹੀਂ, ਅਸਰ ਹੀ ਨਹੀਂ ਕਰਦਾ ਤੇਰੇ ਤੇ। ਇੱਛਾ ਜਹਿ ਜਾਈਏ ਹਮ ਧਾਮ ਹੁਣ ਆਈਏ ਨੇ। ਨਾ ਗੁੱਸੇ ਵਿੱਚ ਆਇਆ ਕਾਲੂ, ਕਹਿੰਦੇ ਜਿੱਧਰ ਇੱਛਾ ਚਲੇ ਜਾਈਏ ਸਾਡੇ ਮੁਰਕੇ ਘਰੇ ਨਾ ਵੜਗੇ। ਨਿਜ ਖਾਈਏ ਜੋ ਕਮਾਈਏ ਕਹਿਓ ਰਿਹਾ ਭਾਰ ਸੋਹੇ ਕੋ। ਇਸ ਤਰ੍ਹਾਂ ਗੁੱਸੇ ਵਿੱਚ ਭਰਿਆ ਹੋਇਆ ਕਹਿੰਦੇ ਆਪਣਾ ਖਾ ਕੇ ਆਪ ਹੀ ਕਮਾ ਲਈਏ, ਮੇਰੇ ਘਰ ਨਾ ਰਹੀਏ, ਜਿੱਧਰ ਜੀ ਕਰਦਾ ਚਲੇ ਜਾਈਏ। ਛੋਟੀ ਜੋ ਕਮਾਈ ਤੇਰੀ ਦੀਨੀ ਤਾਂ ਗਵਾਏ ਮੇਰੀ। ਤੇਰੀ ਜਿਹੜੀ ਕਮਾਈ ਮੈਂ ਛੱਡ ਦਿੱਤੀ ਹੈ ਤੂੰ ਤਾਂ ਮੇਰੀ ਵੀ ਕਮਾਈ ਕੀਤੀ ਗਵਾ ਦਿੱਤੀ। ਬਨਜ ਬਿਹਾਰ ਕੀ ਨਾ ਮਤ ਤੇਰੇ ਪਾਸ ਹੈ। ਅੱਜ ਮੈਂ ਕੰਡੇ ਸੌਦਾ ਪੱਤਾ ਖਰੀਦਣਾ, ਫਿਰ ਉਹਨੂੰ ਜਾ ਕੇ ਵੇਚਣਾ ਹੈ ਵਿਵਹਾਰ ਦੀ, ਤਾਂ ਤੈਨੂੰ ਕੋਈ ਤੇਰੇ ਕੋਲ ਅਕਲ ਮਾਤੀ ਹੈ ਨੀ। ਕੁਛ ਨੀ ਕਰ ਤੁਹਾਂ ਬੋਲਤ ਖਪਤ ਨੇ ਤਾਂ। ਮੈਂ ਹਮੇਸ਼ਾ ਕਹਿੰਦੇ ਬੋਲ ਬੋਲ ਕੇ ਖਪਦਾ ਹੈ, ਤੂੰ ਮੁੜ ਮੋਇਨਾ ਚੁੱਪ ਕਰਕੇ ਬੈਠਾ ਰਹਿੰਦਾ। ਮਾਨਤ ਨਾ ਬਾਤ ਕਦੋਂ ਦੁੱਖ ਹੀ ਕੀ ਰਾਸ ਹੈ। ਮੇਰੀ ਗੱਲ ਤੂੰ ਕਦੇ ਮੰਨਦਾ ਹੀ ਨੀ ਹੈ, ਕਹਿੰਦੇ ਪੁੱਤ ਕਾਹਦਾ, ਤੂੰ ਤਾਂ ਦੁੱਖਾਂ ਦੀ ਕਹਿੰਦੇ ਪੂਰੀ ਹੈ ਖਾਣ ਹੈ। ਰਾਏ ਸੰਗ ਧਾਏ ਜਾਏ ਕਹਿਓ ਕਾਹੂ ਭੇਦ ਸਾਹਿਬ। ਕਿਸੇ ਕਹਿੰਦੇ ਪੁਰਸ਼ ਨੇ ਰਾਏ ਬੁਲਾਰ ਦੇ ਕੋਲ ਸਾਰਾ ਕਹਿੰਦੇ ਭੇਤ ਦੱਸ ਦਿੱਤਾ। ਕਾਲੂ ਕੋ ਬੁਲਾਏ ਰਾਏ ਲੀਨ ਤਾਬ ਆਸ ਹੈ। ਉਸੇ ਵੇਲੇ ਰਾਏ ਬੁਲਾਰ ਨੇ ਕਾਲੂ ਨੂੰ ਝਟਪਟ ਆਪਣੇ ਕੋਲ ਬੁਲਾ ਲਿਆ, ਸਦ ਲਿਆ। ਕਹਾ ਤੋਹੇ ਭਇਓ ਨਹਿ ਮਾਨੈ ਕਿਮ ਕਹਿਓ। ਰਾਏ ਬੁਲਾਰ ਕਹਿੰਦੇ ਉਹ ਕਾਲੂ ਤੈਨੂੰ ਕੀ ਹੋ ਗਿਆ, ਤੂੰ ਕਿਵੇਂ ਵੀ ਕਿਹਾ ਹੋਇਆ ਮੰਨਦਾ ਹੀ ਨੀ ਹੈ। ਬਹੁ ਪ੍ਰਾਕ ਸਮਝਾਇਓ ਤੇਰੋ ਗਯੋ ਵਿਸ਼ਵਾਸ ਹੈ। ਤੈਨੂੰ ਕਿੰਨੇ ਵਾਰੀ ਪਹਿਲਾਂ ਮੈਂ ਸਮਝਾਇਆ ਬਜਾਇਆ, ਤੇਰੇ ਤੇ ਤਾਂ ਮੇਰਾ ਭਰੋਸਾ ਹੀ ਚਲਿਆ ਗਿਆ ਬੇਅਕਲਾ। ਦੋਹਰਾ ਪੱਥਰ ਤੇ ਨਿਠਰੋ ਅਧਿਕ। ਤੇਰਾ ਜਿਹੜਾ ਹਿਰਦਾ ਕਹਿੰਦੇ ਪੱਥਰ ਨਾਲੋਂ ਵੀ ਕਰੜਾ ਹੈ ਜ਼ਿਆਦਾ। ਜਲ ਮਮ ਬਚ ਕਿਮ ਭੇਦ। ਮੇਰੇ ਜਿਹੜੇ ਬਚਨ ਹੈ ਪਾਣੀ ਵਰਗੇ ਹੈ, ਤੇਰੇ ਹਿਰਦੇ ਨੂੰ ਕਿਵੇਂ ਬਿੰਨਣ ਪੱਥਰ ਨੂੰ। ਨਾਨਕ ਕਦਲੀ ਕੋਮਲ। ਉਧਰ ਗੁਰੂ ਨਾਨਕ ਸਾਹਿਬ ਜੀ ਜਿਵੇਂ ਕੋਮਲ ਕੇਲਾ ਹੁੰਦੇ, ਕੋਮਲ ਹਿਰਦੇ ਵਾਲੇ। ਪੌਣ ਜਿਵੇਂ ਦੇ ਖੇਦ। ਉਹ ਕਹਿੰਦੇ ਹਵਾ ਵਰਗਾ, ਜਿਵੇਂ ਹਵਾ ਕਹਿੰਦੇ ਕੇਲੇ ਨੂੰ ਦੁੱਖ ਦਿੰਦੀ ਹੁੰਦੀ ਹੈ ਨਾ, ਉਹ ਤੂੰ ਦੁੱਖ ਦੇਣ ਵਾਲਾ ਉਹਨਾਂ ਨੂੰ। ਸਵਈਆ ਨਾਨਕ ਤਾਤ ਕਹੀ ਤਬ ਬਾਤ। ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਪਿਤਾ ਨੇ ਰਾਏ ਬੁਲਾਲ ਨੂੰ ਗੱਲ ਜੀ ਕਹੀ। ਸੁਣੋ ਕਰ ਛਾਪ ਹੁਤੀ ਸੁਧ ਪਨਾਹੀ। ਰਾਏ ਬੁਲਾਲ ਜੀ ਸੁਣੋ, ਕਹਿੰਦੇ ਇਹਨਾਂ ਦੇ ਹੱਥ ਵੀ ਛਾਪ ਹੈ ਸੀ, ਹੁਣ ਇਹਨਾਂ ਨੂੰ ਕੋਈ ਖਬਰ ਸਾਰੀ ਨਹੀਂ ਹੈ। ਜਾਣਤ ਨਾ ਹੈ ਨਾ ਕਾਹੇ ਕਰੀ। ਹਾਂ ਮੈਂ ਨਹੀਂ ਜਾਣਦਾ, ਕਹਿੰਦੇ ਉਹ ਜਿਹੜੀ ਛਾਪ ਹੈ ਉਹਨਾਂ ਨੇ ਇਹਨਾਂ ਨੇ ਉਹਨੇ ਕੀ ਕੀਤਾ ਹੈ। ਕਿਹ ਗੇਰ ਦਈ ਕਿ ਦਈ ਕਿਸ ਪਾਹੀ। ਜਾਂ ਤਾਂ ਐਵੇਂ ਕਿਤੇ ਲਾ ਕੇ ਸਿੱਟ ਦਈ, ਜਾਂ ਕਿਸੇ ਹੱਥਾਂ ਵਿੱਚ ਫੜਾ ਤੀ ਇਹਨਾਂ ਨੇ। ਹਾਂ ਅਨਮਾਨਤ ਜਾਣਤ ਹਾਂ ਮਨ। ਮੈਂ ਤਾਂ ਅਨੁਮਾਨ ਜਾ ਲਾ ਕੇ ਰਾਏ ਬੁਲਾਰ ਜੀ ਇਉਂ ਜਾਣਦਾ। ਗੋਸ਼ਟੀ ਨਿਤ ਫਕੀਰ ਕਾਹੀ। ਉਹ ਕੀ ਅਨੁਮਾਨ ਲਾਇਆ ਵੀ ਜਿਹੜੇ ਫਕੀਰ ਸਾਧੂ ਉਹਨਾਂ ਦੇ ਨਾਲ ਇਹਨਾਂ ਦੇ ਵਿਚਾਰ ਵਟਾਂਦਰੇ ਹੁੰਦੇ ਰਹਿੰਦੇ, ਉਹਨਾਂ ਨਾਲ ਬੋਲਦੇ ਚੱਲਦੇ ਰਹਿੰਦੇ। ਤੇ ਤਿੰਨ ਕੋ ਨਾ ਬਤਾਵਤ ਹੈ ਪੁੰਨਾ। ਸਾਧੂਆਂ ਸੰਤਾਂ ਨੂੰ ਦੇ ਕੇ ਸਭ ਕੁਛ ਫਿਰ ਮੈਨੂੰ ਦੱਸਦੇ ਹੀ ਨਹੀਂ ਇਹ। ਤੂਸ਼ਣ ਧਾਰਤ ਹੈ ਮੁਖ ਮਾਹੀ। ਬਸ ਮੁਖੋਂ ਚੋਪੀ ਤਾਰ ਲੈਂਦੇ ਹਨ। ਹਾਂ ਕਹਿਤੇ ਜੇ ਕਮਾਏ ਕੇ ਆਨਤ। ਰਾਏ ਬੁਲਾਰ ਜੀ ਜੇ ਮੈਂ ਕਿਸੇ ਪਾਸੋਂ ਕੋਈ ਕਮਾਈ ਕਰਕੇ ਘਰੇ ਲਿਆਉਣਾ। ਖੋਵਤ ਹੈ ਨਾ ਵਿਚਾਰ ਕਰਾਹੀ। ਕੋਈ ਸੋਚ ਵਿਚਾਰ ਨਹੀਂ ਕਰਦੇ, ਉਸੇ ਵੇਲੇ ਗੁਆ ਦਿੰਦੇ ਹਨ, ਸਿੱਟ ਦਿੰਦੇ ਕਿਸੇ ਪਾਸੇ ਲਿਜਾ ਕੇ। ਜੋ ਇਸ ਬੈਸ ਸਮਾਨ ਹੁਤੇ। ਦੇਖੋ ਰਾਏ ਬੁਲਾਰ ਜੀ ਜਿਹੜੇ ਇਹਦੇ ਬਰਾਬਰ ਦੇ ਉਮਰ ਦੇ ਸਨ, ਘਰ ਕਾਰ ਸੰਭਾਰ ਲਈ ਸਭ ਤਾਂ ਹੀ। ਉਹਨਾਂ ਸਾਰਿਆਂ ਬੱਚਿਆਂ ਨੇ ਆਪਣੇ ਘਰ ਦੇ ਕੰਮ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ ਹੋਇਆ। ਔਰ ਨ ਜਾਣਤ ਕਾਜ ਕਛੂ। ਮੈਂ ਤਾਂ ਸਿੱਧਾ ਹੀ ਕਹਿਣਾ ਵੀ ਹੋਰੇ ਕੋਈ ਕੰਮ ਕਰਨਾ ਜਾਣਦੇ ਹੀ ਨੀ। ਇਹ ਦੇਵਨ ਕੋ ਸਭ ਤੇ ਸਰਸਾਹੀ। ਲੋਕਾਂ ਨੂੰ ਦੇਣ ਵਾਸਤੇ ਸਾਰਿਆਂ ਤੋਂ ਵੱਧ ਦਾਨੀ ਹੈ, ਕਹਿੰਦੇ ਵੱਧ ਸਿਆਣੇ ਹੈ ਦੇਣ ਵਾਸਤੇ। ਖੱਟ ਨ ਚਾਹਤ ਮੈਂ ਅਬ ਕੀ ਇਹ ਕੀ ਅਬ। ਇਹ ਰਾਏ ਬੁਲਾਰ ਜੀ ਇਹਦੀ ਜਿਹੜੀ ਖੱਟੀ ਹੈ ਨਾ ਕੀਤੀ, ਮੈਂ ਨੀ ਕੋਈ ਚਾਹੁੰਦਾ। ਆਪ ਕਮਾਏ ਕੇ ਆਪ ਹੀ ਖਾਏ। ਮੈਂ ਤਾਂ ਤੁਹਾਡੇ ਸਾਹਮਣੇ ਸਿੱਧੀ ਗੱਲ ਕਰਦਾ ਵੀ ਆਪੇ ਕਮਾਵੇ ਤੇ ਆਪਣੀ ਕਮਾਈ ਆਪੇ ਖਾਈ ਜਾਏ। ਰਾਏ ਜੀ ਮੋਹੇ ਗੁਨਾਹ ਹੈ ਵਿਚਾਰ ਹੋ। ਰਾਏ ਬੁਲਾਰ ਜੀ ਤੁਸੀਂ ਵਿਚਾਰੋ ਭਲਾ ਮੇਰਾ ਕੀ ਗੁਨਾਹ ਹੈ। ਕੌਲਗ ਹੋਏ ਨਿਵਾਹਕ ਯਾਹੀ। ਇਹਨਾਂ ਦਾ ਮੇਰੇ ਨਾਲ ਕਿਵੇਂ ਨਿਭਾ ਹੋਊਗਾ। ਹੋ ਮਰ ਹੋ ਤਬ ਕਿਉਂ ਨਿਭ ਹੈ ਅਬ। ਭਲਾ ਜਦੋਂ ਮੈਂ ਮਰ ਗਿਆ ਫਿਰ ਭਲਾ ਇਹਦੀ ਕਿਵੇਂ ਨਿਭੇਗੀ। ਬੈਸ ਜਵਾਨ ਹੈ ਕਾਰ ਕਮਾਹੀ। ਜਵਾਨ ਉਮਰ ਹੈ ਹੁਣ ਵੀ ਕਰੀਏ ਕੋਈ ਕਮੀ ਨਹੀਂ ਕਰਦੇ ਹਾਂ। ਰਾਏ ਬੁਲਾਰ ਵਿਚਾਰ ਕਹੀ, ਉਸ ਵੇਲੇ ਰਾਏ ਬੁਲਾਰ ਨੇ ਸੋਚ ਵਿਚਾਰ ਕੇ ਗੱਲ ਆਖੀ ਹੈ। ਨਿਤਰਾਰ ਹੋਵੇ ਤੁਮਰੇ ਘਰ ਮਾਰਿਓ, ਕੱਲ ਤੁਹਾਡੇ ਘਰ ਦੇ ਵਿੱਚ ਆਪੋ ਵਿੱਚ ਹੀ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਹੈ। ਨਾਨਕ ਕੋ ਆਵ ਧਾਮ ਜਰਾਮ, ਮੈਂ ਤੈਨੂੰ ਕਹਿ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਸੁਲਤਾਨਪੁਰ ਦੇ ਵਿੱਚ ਜੈ ਰਾਮ ਦੇ ਘਰ ਦੇ ਵਿੱਚ ਕਹਿਓ ਮਮ ਮਾਨ ਪਠਾਓ ਤਹਾ ਹੀ ਮੇਰਾ ਕਿਹਾ, ਕਹਿੰਦੇ ਤੂੰ ਮੰਨ ਲਾ ਉੱਥੇ ਇਹਨਾਂ ਨੂੰ ਭੇਜ ਦੇ। ਰਿਸ ਸੋ ਦੁਰ ਬਾਕ ਕਹੈ ਨਿਤ ਹੀ, ਕਿਉਂਕਿ ਹਮੇਸ਼ਾ ਤੂੰ ਗੁੱਸੇ ਵਿੱਚ ਭਰਿਆ ਹੋਇਆ ਇਹਨਾਂ ਨੂੰ ਖੋਟੇ ਵਚਨ ਕਹਿਣਾ ਰਹਿਣਾ। ਦੁਖ ਨਾਨਕ ਰੰਜ ਸਦਾ ਘਰ ਮਾਹੀ, ਇਹ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਕਰਕੇ ਤੈਨੂੰ ਦੁੱਖ ਹੈ ਗੁੱਸਾ ਹੈ ਹਮੇਸ਼ਾ ਘਰ ਵਿੱਚ। ਨਹਿਮੇਲ ਬਣੈ ਤੁਮਰੋ ਉਨਕੋ, ਇਸ ਕਰਕੇ ਕੱਲੂ ਤੇਰਾ ਤੇ ਉਹਨਾਂ ਦੇ ਗੁਰੂ ਨਾਨਕ ਦਾ ਆਪੋ ਵਿੱਚ ਹੀ ਮੇਲ ਜੋਲ ਨਹੀਂ ਬਣ ਸਕਦਾ ਹੈ। ਜਿਮ ਪੂਰਬ ਪੱਛਮ ਦ੍ਵੈ ਨਰ ਜਾਹੀ, ਨਹੀਂ ਮੇਲ ਸਕਦਾ, ਜਿਵੇਂ ਇੱਕ ਚੜ੍ਹਦੀ ਤਰਫ ਨੂੰ ਜਾ ਰਿਹਾ ਮਨੁੱਖ ਇੱਕ ਸ਼ਿਵ ਦੀ ਤਰਫ ਨੂੰ ਜਾ ਰਿਹਾ, ਦੋਹਾਂ ਦਾ ਕੀ ਮੇਲ ਹੋਊਗਾ ਬਈ। ਮਨ ਲੋਲ ਪਤਾ ਤਵ ਤਾਂ ਹੈ ਉਦਾਰਤ, ਤੇਰੇ ਮਨ ਵਿੱਚ ਚੰਚਲਤਾ ਹੀ ਹੈ, ਉਹਨਾਂ ਦਾ ਮਨ ਬੜਾ ਸਖੀ ਦਾਤਾ ਹੈ। ਸੰਤ ਸੁਭਾਅ ਸਦਾ ਕਰੋ ਨਾ ਹੀ, ਉਹ ਸੰਤ ਸੁਭਾਅ ਵਾਲੇ ਆ ਹਮੇਸ਼ਾ ਸਭ ਤੇ ਕਿਰਪਾ ਕਰਦੇ ਆ, ਤੂੰ ਕਹਿੰਦੇ ਕਚੂਸ ਹੈ। ਪੁਨ ਸੇਵਕ ਭੇਜ ਬੁਲਾਏ ਕ ਨਾਨਕ, ਇਸ ਤਰ੍ਹਾਂ ਕਾਲੂ ਨੂੰ ਕਹਿ ਕੇ ਫਿਰ ਆਪਣਾ ਸੇਵਕ ਭੇਜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਸਦ ਬੁਲਾ ਲਿਆ ਇਸਨੇ। ਪਾਸ ਬਸਾਏ ਕਸਾਦਰ ਪ੍ਰਾਹੀ, ਹਾਂ ਕੋਲ ਬਿਠਾ ਕੇ ਸਰਤਾਰ ਨਾਲਿਓਂ ਰਾਏ ਬੁਲਾਰ ਨੇ ਗੱਲ ਕਹੀ ਹੈ। ਦੋਹਰਾ ਪਤੀਆ ਮੈਂ ਲਿਖ ਦੇ ਹਾਂ, ਗੁਰੂ ਨਾਨਕ ਸਾਹਿਬ ਜੀ ਮੈਂ ਆਪਣੇ ਵੱਲੋਂ ਇੱਕ ਚਿੱਠੀ ਲਿਖ ਦੇਨਾ, ਜਾਵੋ ਪੁਰ ਸੁਲਤਾਨ, ਇਹ ਚਿੱਠੀ ਲੈ ਕੇ ਸੁਲਤਾਨਪੁਰ ਨੂੰ ਚਲੇ ਜਾਓ, ਪਹੁੰਚੋਗੇ ਸੋ ਸੁਖ ਪਾਏ ਹਾਂ। ਉੱਥੇ ਕਹਿੰਦੇ ਸੁਖ ਪਾਓਗੇ ਜੈ ਰਾਮ ਤੇ ਆਪਣੀ ਭੈਣ ਨਾਲ ਤੁਸੀਂ ਪਰਚ ਜਾਓਗੇ। ਕਾਲੂ ਕੱਲ ਹੈ ਨਿਦਾਨ, ਜੀ ਕੱਲ ਵੀ ਤੁਹਾਡੇ ਪਿਓ ਦੀ ਲੜਾਈ ਦਾ ਅੰਤ ਹੋ ਜਾਊਗਾ, ਇਹ ਲੜਾਈ ਮੁੱਕ ਜਾਊਗੀ, ਤੁਸੀਂ ਸੁੱਖ ਪਾਓਗੇ, ਉਧਰ ਉਹ ਦੋਵੇਂ ਜੀ ਪੀ ਵੀ ਪਰਚ ਜਾਣਗੇ, ਤੁਹਾਡੇ ਜਾਣ ਕਰਕੇ ਸੁਖੀ ਹੋ ਜਾਣਗੇ, ਤੁਹਾਡੀ ਸੇਵਾ ਕਰਕੇ ਲਾਹਾ ਲੈਣਗੇ। ਸੋ ਇਸ ਤਰ੍ਹਾਂ ਇਹ ਰਾਏ ਬੁਲਾਰ ਸਿਆਣੇ ਨੇ ਵਿੱਚ ਪੈ ਕਰਕੇ ਜਿਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਸੁਲਤਾਨਪੁਰ ਭੇਜਣ ਵਾਸਤੇ ਕਾਲੂ ਜੀ ਨੂੰ ਕਹਿ ਦਿੱਤਾ, ਫਿਰ ਆਪਣੇ ਵੱਲੋਂ ਵੀ ਇੱਕ ਪ੍ਰੇਮ ਭਰੀ ਚਿੱਠੀ ਲਿਖ ਕੇ ਜਿਹਦੇ ਵਿੱਚ ਜੈ ਰਾਮ ਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਸਿੱਖਿਆ ਦਿੱਤੀ ਵੀ ਇਹ ਕੋਈ ਆਮ ਮਨੁੱਖ ਨਹੀਂ ਹੈ, ਜੇ ਤੂੰ ਇਹਨਾਂ ਦੀ ਸੇਵਾ ਕਰ ਲਵੇਂਗਾ ਜੋ ਚਾਹੇਗਾ ਉਹੀ ਹਾਸਲ ਕਰ ਲਵੇਂਗਾ। ਸੋ ਜਿਨ੍ਹਾਂ ਦਾ ਉਹ ਅਗਿਆਨ ਦਾ ਪਰਦਾ ਲਾਇਆ ਉਹ ਜਾਣ ਰਹੇ ਅਗਿਆਨ ਦੀ ਅੱਖ ਨਾਲ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਹੈ, ਜਿਨ੍ਹਾਂ 'ਤੇ ਉਹ ਮਾਇਆ ਦਾ ਗਿਆਨ ਦਾ ਪੜਦਾ ਪਾਇਆ ਉਹ ਲੜਾਈਆਂ ਪੜਾਈਆਂ ਕਰ ਰਹੇ ਅਗਿਆਨੀ। ਇਸ ਤਰ੍ਹਾਂ ਇਹ ਦੋਵੇਂ ਪੱਖ ਭਾਈ ਬਾਲਾ ਜੀ ਨੇ ਕਵੀ ਜੀ ਨੇ ਜਣਾ ਦਿੱਤੇ ਨੇ ਵੀ ਭਗਤਾਂ 'ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਉਹ ਸਪਸ਼ਟ ਹੈ ਇਹਨਾਂ ਦੇ ਲਫਜ਼ਾਂ ਨਾਲ, ਜਿਹੜੇ ਸੰਸਾਰ ਵਿੱਚ ਫਸੇ ਆ ਮਾਇਆ ਵਿੱਚ ਫਸੇ ਉਹਨਾਂ ਦਾ ਭਗਤੀ ਕਰਨ ਵਾਲੇ ਭਗਤਾਂ ਨਾਲ ਕਹਿੰਦੇ ਜੋੜ ਮੇਲ ਨਹੀਂ ਹੁੰਦਾ, ਆਪੋ ਵਿੱਚ ਹੀ ਸੰਬੰਧ ਨਹੀਂ ਜੁੜਦੇ। ਭਗਤ ਰਵਿਦਾਸ ਵੀ ਹੁਣ ਉਹ ਬੈਠੇ ਪੈਰ ਸਿਮਰਨ ਵਿੱਚ ਜੁੜਨ ਵਾਲਾ, ਉਹਦਾ ਪਿਓ ਸੰਤੋਖ ਆ ਚਮੜੇ ਦਾ ਵਪਾਰੀ ਠੇਕੇਦਾਰ ਹੱਡ ਵੇਚਣ ਵਾਲਾ, ਉਹ ਕਹਿੰਦਾ ਰੁਪਈਏ ਇਕੱਠੇ ਕਰਕੇ ਲਿਆ, ਇਹ ਕਹਿੰਦਾ ਮੈਂ ਇਹ ਕਰਨਾ ਨਹੀਂ ਹੈ ਪਾਪ ਦੀ ਕਮਾਈ। ਆਖਰੀ ਉਹ ਜੀ ਟੀ ਰੋਡ ਦੇ ਉੱਪਰ ਬੈਠ ਕੇ ਰਵਿਦਾਸ ਜੀ ਨੇ ਜੋੜੇ ਗੰਢ ਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਲਿਆ, ਅਤੇ ਉਹ ਸੰਤੋਖੇ ਦਾ ਕੋਈ ਨਾਂ ਨਹੀਂ ਲੈਂਦਾ ਹੈ। ਅਤੇ ਜਿਹੜਾ ਉਹ ਜੀ ਟੀ ਰੋਡ 'ਤੇ ਗੰਢ ਜੋੜੇ ਗੰਢ ਕੇ ਆਪਣਾ ਨਿਵਾਸ ਕਰ ਗਿਆ, ਉਹਦਾ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾਂ ਹੈ, ਰਵਿਦਾਸ ਢੋਅੰਤਾ ਢੋਰ ਨੀਤ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਸ ਤਰ੍ਹਾਂ ਸਤਿਕਾਰ ਵਿੱਚ ਉਹ ਭਗਤ ਜੀ ਦੇ ਇਹ ਤੁਕਾਂ ਲਿਖੀਆਂ, ਇਹ ਲਫ਼ਜ਼ ਲਿਖੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸੋ ਇਸ ਕਰਕੇ ਮੇਰੇ ਸੰਸਾਰੀ ਲੋਕ, ਅਗਿਆਨੀ ਲੋਕ, ਉਹਨਾਂ ਦਾ ਵਿਵਹਾਰ ਐਸਾ ਵੈਸਾ ਹੀ ਹੁੰਦਾ ਹੈ। ਜਿਹੜੇ ਕੋਈ ਇਸ ਪਾਸੇ ਚੱਲੇ ਆ, ਉਹਨਾਂ ਨੂੰ ਇਸ ਪਾਸੇ ਤੋਂ ਫਿਰ ਸਾਵਧਾਨ ਰਹਿਣਾ ਸਤੇ ਸਿੱਧੀ ਹੁੰਦਾ, ਉਹ ਉਹਨਾਂ ਦਾ ਅਸਰ ਨਹੀਂ ਕਰਦੇ ਹਨ, ਕਮਲ ਵਗੂਨਰ ਲੇਪ ਰਹਿੰਦੇ ਹਨ। ਸਾਨੂੰ ਇਹ ਸਿੱਖਿਆ ਦੇਣ ਵਾਸਤੇ ਸਾਰਾ ਕੁਛ ਸਤਿਗੁਰੂ ਸਾਹਿਬ ਜੀ ਨੇ ਇਹ ਸਾਰਾ ਕੌਤਕ ਕੀਤਾ, ਲੀਲਾ ਚੇਸ਼ਟਾ ਜਾ ਕੀਤੀ ਹੈ। ਆਪ ਤਾਂ ਪਰਮੇਸ਼ਰ ਰੂਹ ਸੀ, ਉਹ ਜਿਵੇਂ ਵੀ ਅੱਗੇ ਇਤਿਹਾਸ ਵਿੱਚ ਪ੍ਰਸੰਗ ਆਏਗਾ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਰਲ ਮੁੜ ਕੇ ਸੁਣ ਲਵਾਂਗੇ। ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਪਤੀਆ ਮੈਂ ਲਿਖ ਦੇ ਜਾਵੋ ਪੁਰ ਸੁਲਤਾਨ, ਪਰ ਚੋਹਗੇ ਸੁਖ ਪਾਏ ਹਾ ਕਾਲੂ ਕਲਹਿ ਨਿਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜੰਗ ਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਾਂ ਦਾਸ ਰੂਪ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੋ ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾਜੇ ਹੈ, ਚੜ੍ਹੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ। ਠਾਕੁਰ